ਫਤਿਹ ਨਿਸ਼ਾਨੀ ਛੰਦ ਸੰਗ ਬਾਲਕਨ ਖੇਲਹੀ ਨਿਤ ਗੁਰੂ ਕਿਰਪਾ ਕਿਰਪਾਲਾ ਹਰਖ ਸੋਕ ਨਹਿ ਜਿਨਹ ਕੇ ਇਕ ਰਸ ਸਭ ਕਾਲਾ ਸੰਗ ਬਾਲਕਨ ਖੇਲਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਗੁਰੂ ਅੰਗਦ ਸਾਹਿਬ ਜੀ ਦਾ ਲੜੀਵਾਰ ਰੂਪ ਵਿੱਚ ਪ੍ਰਸੰਗ ਸਰਵਣ ਕਰ ਰਹੇ ਹਾਂ। ਜਿਸ ਤਰ੍ਹਾਂ ਆਪ ਜੀ ਦੇ ਹਜ਼ੂਰੀ ਵਿੱਚ ਸਮੇਂ ਸਮੇਂ ਅਨੁਸਾਰ ਆਪਣੇ ਕਲਿਆਣ ਲਈ ਦੂਰੋਂ ਦੂਰੋਂ ਮਾਈ ਭਾਈ ਆਉਂਦੇ ਰਹੇ, ਆਪ ਜੀ ਨੇ ਜਿਸ ਤਰ੍ਹਾਂ ਦਾ ਕੋਈ ਅਧਿਕਾਰੀ ਦੇਖਿਆ ਹੈ ਉਹ ਅਜਿਹੇ ਨੂੰ ਉਪਦੇਸ਼ ਦੇ ਕੇ ਨਿਹਾਲ ਕੱਲ੍ਹ ਪ੍ਰਸੰਗ ਸੁਣੇ ਆ ਵੀ ਉਹਨਾਂ ਵਿੱਚ ਇੱਕ ਸ਼ਕਣ ਛਕਾਉਣ ਵਾਲਾ ਵੀ ਆ ਗਿਆ ਸੀ। ਖਾ ਪੀ ਕੇ ਪਿਆ ਰਹਿੰਦਾ ਸੀ, ਡੱਕਈ ਨਹੀਂ ਤੋੜਦਾ ਸੀ। ਬਾਬਾ ਬੁੱਢਾ ਸਾਹਿਬ ਦੇ ਕਹਿਣ ਤੋਂ ਬਾਅਦ ਵੀ ਉਹ ਕਹਿੰਦਾ ਨਹੀਂ ਮਹਾਰਾਜ ਆਖਣਗੇ ਤਾਂ ਕੋਈ ਸੇਵਾ ਕਰਾਂਗਾ, ਬਾਕੀ ਨਹੀਂ ਮੈਂ ਕਿਸੇ ਦੇ ਆਖੇ ਲੱਗਣਾ, ਕੁਝ ਨਹੀਂ ਕਰਨਾ ਹੈ। ਕਿਉਂ ਕਈ ਮਹੀਨੇ ਲੱਗ ਗਏ ਛਕਦਿਆਂ ਛਕਾਉਂਦਾ, ਇੱਕ ਦਿਨ ਆਪ ਹੀ ਸ਼ਰਮਦਿਆਂ ਮਾਰਿਆ ਮਹਾਰਾਜ ਨੂੰ ਪੁੱਛ ਲਿਆ ਕਿ ਮਹਾਰਾਜ ਮੈਨੂੰ ਬਹੁਤ ਸਮਾਂ ਆਇਆ, ਕੋਈ ਸੇਵਾ ਹੀ ਨਹੀਂ ਦੱਸੀ ਹੈ। ਗੁਰੂ ਮਹਾਰਾਜ ਨੇ ਦੇਖ ਲਿਆ ਵੀ ਸਮਾਂ ਤਾਂ ਥੋੜ੍ਹਾ ਰਹਿੰਦਾ ਹੈ, ਬਾਕੀ ਇਹਨੇ ਕਰਿਆ ਕਰਾਇਆ ਵੀ ਕੁਝ ਨਹੀਂ ਹੈ। ਉਹ ਪ੍ਰੀਖਿਆ ਲਈ ਕਹਿ ਦਿੱਤਾ ਵੀ ਚੰਗਾ ਜੇ ਸਾਡੇ ਆਖੀ ਸੇਵਾ ਕਰਨੀ ਹੈ ਫਿਰ ਵੀ ਤੂੰ ਬਾਹਰ ਬਾਹਰ ਜੰਗਲ ਵਿੱਚ ਚਲਿਆ ਜਾ, ਉੱਥੇ ਲੱਕੜਾਂ ਇਕੱਠੀਆਂ ਕਰ ਲੈ, ਚਿਖਾ ਬਣਾ ਲੈ, ਅੱਗ ਪ੍ਰਜਵਲਿਤ ਕਰ ਲੈ, ਉਹਦੇ ਵਿੱਚ ਵੀ ਤੂੰ ਆਪਣੇ ਆਪ ਨੂੰ ਦਗਨ ਕਰ ਲੈ, ਸਾੜ ਲੈ। ਚੱਲਿਆ ਗਿਆ, ਲੱਕੜਾਂ ਵੀ ਇਕੱਠੀਆਂ ਕਰ ਲਈਆਂ, ਚਿਖਾ ਵੀ ਬਣਾ ਲਈ, ਅੱਗ ਵੀ ਲਾ ਲਈ ਹੈ, ਪਰ ਫਿਰ ਡਿੱਗਣ ਨੂੰ ਜੀ ਨਾ ਕਰੇ, ਕਿਉਂਕਿ ਜਿਹਨੇ ਸੇਵਾ ਸਿਮਰਨ ਕੀਤਾ ਹੀ ਨਹੀਂ ਉਹਦੀ ਆਤਮਾ ਬਲਵਾਨ ਨਹੀਂ ਨਾ ਹੁੰਦੀ, ਉਹ ਅੰਦਰ ਪੈ ਰਹਿੰਦਾ ਹੈ। ਇਹ ਤਾਂ ਜਿਵੇਂ ਜਪ ਤਪ ਕਮਾਈ ਕਰਨ ਵਾਲੇ ਹੈ ਉਹ ਮਰਨ ਤੋਂ ਉੱਪਰ ਹੋ ਜਾਂਦੇ ਹਨ, ਜਿਵੇਂ ਕਬੀਰ ਸਾਹਿਬ ਜੀ ਨੇ ਕਿਹਾ ਜੈ ਮਰਨਾ ਸਭ ਜਗਤ ਰਾਸਿਆ ਸੋ ਮਰਨਾ ਸਭ ਗੁਰ ਸ਼ਬਦ ਪ੍ਰਗਾਸਿਆ, ਮਰਨੋ ਮਰਨ ਕਹੈ ਸਭ ਕੋਈ ਸਹਿਜੇ ਮਰੇ ਅਮਰ ਸੋਏ ਸੋਈ। ਜਿਸ ਮਰਨੇ ਤੋਂ ਸਾਰਾ ਸੰਸਾਰ ਡਰਦਾ ਹੈ ਉਹ ਮਰਨਾ ਤਾਂ ਸਾਨੂੰ ਸਤਿਗੁਰੂ ਦੁਆਰਾ ਕਹਿੰਦੇ ਪ੍ਰਗਟ ਹੋਇਆ ਵੀ ਮਰਨਾ ਤਾਂ ਬਹੁਤ ਵਧੀਆ ਹੈ। ਹਾਂ ਉਹ ਕਹਿੰਦੇ ਉਹ ਮਰਨੋ ਮਰਨ ਕਹਿ ਵੀ ਮਰ ਜਾਣਾ, ਬਸ ਇੰਨੇ ਕੁ ਸਾਲ ਰਹਿੰਦੇ ਇੰਨਾ ਕੁ ਸਮਾਂ ਰਹਿੰਦਾ ਮਰ ਜਾਣਾ, ਉਹ ਕਹੀ ਤਾਂ ਜਾਂਦਾ ਜਵਾਨੀ ਜਾਣੇ, ਅਤੇ ਇਹ ਨਹੀਂ ਕੋਈ ਪਤਾ ਵੀ ਸਹਿਜੇ ਮਰੇ ਅਮਰ ਹੋਏ ਸੋਈ। ਜਿਹੜਾ ਸ਼ਾਂਤੀਪੁਰੂ ਗਿਆਨਪੁਰੂ ਹੋ ਕੇ ਮਰਦਾ ਅਮਰ ਅਵਨਾਸ਼ੀ ਹੁੰਦਾ ਹੈ। ਇਸ ਕਰਕੇ ਵੀ ਸਾਨੂੰ ਤਾਂ ਮਨ ਦਾ ਚਾਅ ਹੈ ਜਿਵੇਂ ਉਹ ਕਿਸੇ ਲੜਕੀ ਨੂੰ ਵਿਆਹ ਦਾ ਚਾਅ ਜਿਹਾ ਹੁੰਦਾ ਨਾ, ਵੀ ਇਸ ਤਰ੍ਹਾਂ ਵੀ ਸਾਨੂੰ ਵੀ ਚਾਅ ਹੈ, ਕਿਉਂਕਿ ਆਖਿਰ ਇਸ ਤੋਂ ਸ਼ਹਿੜਾ ਛੁੱਟੂਗਾ ਅਤੇ ਪਰਮੇਸ਼ਰ ਵਿੱਚ ਅਭੇਦ ਹੋ ਜਾਵਾਂਗੇ। ਸਾਡੇ ਲਈ ਮੌਤ ਤਾਂ ਇਹ ਦੁੱਖਾਂ ਦੀ ਨਿਵਿਰਤੀ ਅਤੇ ਸੁੱਖਾਂ ਦਾ ਕਾਰਨ ਬਣਨੀ ਹੈ, ਕਿਉਂਕਿ ਅਸੀਂ ਪਰਮੇਸ਼ਰ ਦਾ ਰੂਪ ਹੋ ਜਾਣਾ ਹੈ, ਹੁਣ ਵੱਖਰੇ ਹੈ। ਇਸ ਕਰਕੇ ਸਰੀਰ ਕਰਕੇ ਸਾਰਾ ਕੁਛ ਕਰਮ ਕਿਰਿਆ ਕਰਨੀ ਪੈਂਦੀ ਹੈ, ਜਦੋਂ ਸਰੀਰ ਤੋਂ ਖਿਹੜਾ ਛੁੱਟ ਕੇ ਕੋਈ ਕਰਨ ਦੀ ਲੋੜ ਨਹੀਂ ਰਹਿਣੀ ਹੈ, ਬਸ ਮੌਜਾਂ ਮੌਜਾਂ। ਇਸ ਕਰਕੇ ਅਸੀਂ ਤਾਂ ਮਨ ਤੋਂ ਡਰਦੇ ਨਹੀਂ ਹੈ, ਸਾਡੇ ਮਨਤਾਂ ਵਿੱਚ ਵੀ ਇਹ ਚਾਅ ਚੜ੍ਹਿਆ ਹੈ ਯੋ ਜੇਕਰ ਸਾਹੇ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ ਵੀ ਜੇ ਮਾਲਕ ਪਰਮੇਸ਼ੁਰ ਭੁੱਲ ਮਨੋ ਨਾ ਭੁੱਲੇ ਤਾਂ ਮਰਨਾ ਤਾਂ ਬੜਾ ਸਹਿਲਾ ਹੋ ਜਾਂਦਾ, ਸੌਖਾ ਸੁਖਦਾਈ ਬਣ ਜਾਂਦਾ ਹੈ। ਸੋ ਪਰਮੇਸ਼ੁਰ ਭੁੱਲ ਨਹੀਂ ਰਿਹਾ ਸਾਡਾ, ਮਰਨਾ ਤਾਂ ਸਾਨੂੰ ਸੁਖਦਾਈ ਹੋਣਾ। ਇਸ ਤਰ੍ਹਾਂ ਇਹ ਹੁਣ ਕੋਈ ਕਰਨ ਵਾਲਾ ਨਹੀਂ ਸੀ, ਨਾ ਕੋਈ ਭਜਨ ਕਰਦਾ, ਨਹੀਂ ਕੋਈ ਸੇਵਾ ਕਰਦਾ ਸੀ, ਫਿਰ ਮਰਨ ਤੋਂ ਡਰੇ, ਗੇੜੇ ਜੇ ਕੱਢੀ ਗਏ ਤੇਲੀ ਦੇ ਬਲਦ ਨੂੰ। ਇਸ ਤਰ੍ਹਾਂ ਭਾਈ ਮੇਰਾ ਜੋ ਪਹਿਲਾਂ ਚੂਰੇ ਕਰਦਾ ਹੁੰਦਾ ਸੀ, ਇਹ ਉੱਥੇ ਆ ਗਿਆ, ਮਾਲ ਧਨ ਕੋਲੇ ਹੈ। ਕਹਿਣ ਲੱਗਿਆ ਵੀ ਇਹ ਕੀ ਤੂੰ ਕਰਦਾ, ਚੱਕਰ ਜੇ ਕਿਵੇਂ ਕੱਢਦਾ ਫਿਰਦਾ ਹੈ। ਕਹਿਣ ਲੱਗਿਆ ਵੀ ਕੀ ਕਰੀਏ, ਸ਼ੱਕਦੇ ਸ਼ਿਕਾਉਂਦੇ ਸੀ, ਸਿੱਖਾਂ ਨੇ ਸ਼ਿਕਾਇਤ ਲਾ ਕੇ ਪੁੱਟ ਰਹੇ ਸੀ। ਮਹਾਰਾਜ ਨੇ ਕਿਹਾ ਵੀ ਜੇ ਤੂੰ ਸੇਵਾ ਹੀ ਕਰਨੀ ਆ ਕਰ ਲੈ। ਹੁਣ ਕਹਿੰਦੇ ਮੈਥੋਂ ਮਰਿਆ ਸੜਿਆ ਨਹੀਂ ਜਾਂਦਾ ਹੈ, ਬਨਸਣ ਨੂੰ ਜੀ ਕਿਹਦਾ ਕਰਦਾ ਹੈ। ਉਹ ਕਹਿਣ ਲੱਗਿਆ ਤੈਨੂੰ ਮਰਨ ਸਣ ਦੀ ਕੀ ਲੋੜ ਹੈ, ਤੂੰ ਸ਼ਗਨ ਛਕਾਉਣ ਵਾਸਤੇ ਰਹਿੰਦਾ ਸੀ ਗੁਰੂ ਘਰ, ਆ ਲੈ ਮਾਲ ਤਾਂ ਨਾ, ਤੂੰ ਕਰੇ ਜਾ ਉੱਥੇ ਆਪਣਾ ਬਣਾ ਕੇ ਸ਼ੱਕ ਛਕਾ, ਆ ਗੁਰੂ ਕਾ ਬਚਨ ਤੂੰ ਮੈਨੂੰ ਦੇ ਦੇ, ਕਿਉਂਕਿ ਮੈਂ ਬਹੁਤੇ ਪਾਪ ਗੁਨਾਹ ਕੀਤੇ ਹੈ, ਮੇਰੇ ਪਾਪ ਬਖਸ਼ੇ ਜਾਣਗੇ, ਮੇਰਾ ਭਲਾ ਹੋ ਜਾਊਗਾ। ਉਹ ਬਚਨ ਦੇ ਦਿੱਤਾ ਹੈ ਅਤੇ ਮਾਲ ਤੁਹਾਨੂੰ ਉਹ ਤੋਂ ਇਹਨੇ ਲੈ ਲਿਆ ਹੈ। ਇਹ ਭਾਈ ਮੇਰੇ ਨੇ ਛਾਲ ਮਾਰੀ ਹੈ, ਗੁਰੂ ਦੀ ਕਲਾ ਐਸੀ ਵਰਤੀ ਹੈ, ਕਿੰਨਾ ਸਮਾਂ ਬਸ ਉਹ ਵਿੱਚੇ ਬੈਠਾ ਰਿਹਾ ਹੈ, ਜਿਵੇਂ ਭਾਈ ਵਿਧੀ ਚੰਦ ਜੀ ਦਸਾਲੇ ਜੇ ਲੈ ਕੇ ਨਾ ਪੱਟੀ ਭੱਠ ਵਿੱਚ ਬੈਠੇ ਰਹੇ ਸੀ, ਕੋਈ ਆਂਚ ਨਹੀਂ ਲੱਗੀ ਹੈ, ਕਿਉਂਕਿ ਪੂਰੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਰਖਵਾਲੇ ਨੇ। ਜੇ ਗੁਰੂ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਭਾਏ ਨਾ ਸਾਕੈ, ਜਾਲੇ ਵੀ ਅੱਗ ਸਾੜ ਨਹੀਂ ਸਕਦੀ ਹੈ, ਜਿਉਂ ਇਹ ਸੜਿਆ ਨਹੀਂ ਹੈ। ਇੱਕ ਸਿੱਖ ਆਇਆ ਬਾਹਰ ਲੱਕੜਾਂ ਲੈਣ ਵਾਸਤੇ, ਉਸਨੇ ਬੈਠਾ ਦੇਖ ਕੇ ਪੁੱਛ ਲਿਆ, ਸਾਰੀ ਘਟਨਾ ਇਹਨੇ ਦੱਸ ਦਿੱਤੀ ਹੈ। ਜਿਉਂ ਗੁਰੂ ਕਾ ਬਚਨ ਮੈਂ ਲੈ ਲਿਆ ਸੀ, ਅਤੇ ਜਿਹੜਾ ਗੁਰੂ ਜੀ ਹਜ਼ੂਰੋਂ ਵਿੱਚੋਂ ਆਇਆ ਸੀ ਉਹਨੂੰ ਮੈਂ ਆਪਣਾ ਮਾਲ ਧਨ ਦੇ ਦਿੱਤਾ ਸੀ, ਹੁਣ ਵੀ ਮੈਨੂੰ ਤਾਂ ਗੁਰੂ ਕੀ ਹਜ਼ੂਰੀ ਵਿੱਚ ਲੈ ਕੇ ਚੱਲ, ਜਿਨ੍ਹਾਂ ਨੇ ਮੇਰੀ ਇਹ ਰੱਖਿਆ ਕੀਤੀ, ਅੱਗ ਵਿੱਚ ਸੜਨੋਂ ਬਚਾਇਆ ਹੈ। ਇਸ ਤਰ੍ਹਾਂ ਸਿੱਖ ਲੈ ਕੇ ਮੇਰੇ ਨੂੰ ਸਤਿਗੁਰੂ ਦੀ ਹਜ਼ੂਰੀ ਵਿੱਚ ਆ ਪੁੱਜੇ, ਉਪਦੇਸ਼ ਦੇ ਕੇ ਮਹਾਰਾਜ ਨੇ ਚੋਰੀ ਛਡਾ ਦਿੱਤੀ ਹੈ, ਇਸ ਤਰ੍ਹਾਂ ਦੀ ਕਲਿਆਣ ਹੋ ਗਈ। ਉੱਧਰ ਜਿਹੜਾ ਸਿੱਖ ਹੈ ਵੇਖ ਕੇ ਮਾਲ ਧਨ, ਹੋਰ ਸਬੂਤ ਦੀ ਲੋੜ ਨਹੀਂ ਹੈ, ਕਹਿੰਦੇ ਵੀ ਫਾਹੀ ਚਾੜੋ ਦਿਓ ਸਬੂਤ ਜੀ, ਪਰ ਫਿਰ ਵੀ ਸਤਿਗੁਰੂ ਦੇ ਦਰਸ਼ਨ ਦਾ ਫਲ ਤਾਂ ਉਹਨੂੰ ਹੋਣਾ ਹੀ ਸੀ ਨਾ। ਦਰਸ਼ਨ ਪਰਚੇ ਗੁਰੂ ਕਾ ਜਨਮ ਮਰਨ ਦੁੱਖ ਜਾਏ, ਜਨਮ ਮਰਨ ਦਾ ਦੁੱਖ ਚਲਿਆ ਜਾਂਦਾ ਹੈ। ਮਹਾਰਾ ਨੇ ਐਸੀ ਕਲਾ ਵਰਤਾਈ, ਉਹ ਸੋੜੀ ਹਰੀ ਹੋ ਗਈ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੁਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੁੱਕੇ ਕਾਹਟ ਹਰਿਆ। ਇਹ ਸੁੱਕੀ ਜਿਹੜੀ ਲੱਕੜ ਆ ਹਰੀ ਭਰੀ ਹੋ ਜਾਂਦੀ, ਉਹ ਸੋੜੀ ਹੈ ਤਾਂ ਸੁੱਕੀ ਸੀ ਚਿੱਕੀ ਸੀ, ਪਰ ਉਹ ਹਰੀ ਭਰੀ ਹੋ ਗਈ ਹੈ। ਫਿਰ ਪੁੱਛ ਪੜਤਾਲ ਕੀਤੀ ਵੀ ਐਸਾ ਕਿ ਇਹ ਬਈ ਗੁਰੂ ਨੇ ਕਿਰਪਾ ਕਰਤੀ, ਮੈਂ ਚੋਰ ਤਾਂ ਹੈ ਨਹੀਂ ਸੀ, ਵਿਹਲੜ ਛਕਣ ਵਾਲਾ ਸੀ। ਇਸ ਤਰ੍ਹਾਂ ਫਿਰ ਸਾਰੀ ਗੱਲਬਾਤ ਸੁਣ ਕੇ ਉਹਨਾਂ ਨੇ ਛੱਡ ਛਡਾ ਦਿੱਤਾ, ਫਿਰ ਸਤਿਗੁਰੂ ਦੀ ਹਜ਼ੂਰੀ ਵਿੱਚ ਆ ਕੇ ਡਟ ਕੇ ਸੇਵਾ ਕਰਨ ਲੱਗਿਆ, ਅਤੇ ਇਸ ਤਰ੍ਹਾਂ ਇਹਦੀ ਵੀ ਕਲਿਆਣ ਹੋ ਗਈ ਸੀ, ਅਤੇ ਭਾਈ ਮੇਰੇ ਦੀ ਵੀ ਚੋਰੀ ਛੱਡ ਕੇ ਸੇਵਾ ਸਿਮਰ ਕਰਨ ਨਾਲ ਕਲਿਆਣ ਹੋ ਗਈ। ਇਹ ਪ੍ਰਸੰਗ ਆਪਾਂ ਕੱਲ੍ਹ ਬੜੀ ਵਿਸਥਾਰ ਨਾਲ ਸੁਣਿਆ ਹੈ। ਜਿਵੇਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਆਏ, ਕਿੱਥੇ ਇਹਨਾਂ ਦਾ ਅਵਤਾਰ ਹੋਇਆ, ਕਿਸ ਤਰ੍ਹਾਂ ਇਹ ਪੂਰੇ ਗੁਰੂ ਦੀ ਢੂੰਡ ਵਿੱਚ, ਸਭ ਤੋਂ ਜਿਹੜਾ ਹਿੰਦੂਆਂ ਦਾ ਮਹਾਨ ਤੀਰਥ ਉਹ ਗੰਗਾ ਹੀ ਹੈ, ਇੱਥੇ ਪੂਰੇ ਗੁਰੂ ਦੀ ਢੂੰਡ ਵਾਸਤੇ 6 ਮਹੀਨਿਆਂ ਤੋਂ ਬਾਅਦ ਜਾਂਦੇ ਰਹੇ। ਜਿਸ ਤਰ੍ਹਾਂ ਬ੍ਰਹਮ ਬ੍ਰਹਮਚਾਰੀ ਰਾਹੀਂ ਮੇਲ ਹੁੰਦਾ ਹੈ, ਅਤੇ ਪੂਰੇ ਗੁਰੂ ਦੀ ਉਹ ਮਹਾਨਤਾ ਦੱਸਿਆ ਵੀ ਉਹਦੇ ਬਿਨਾਂ ਤਾਂ ਮਨੁੱਖ ਨਗੁਰਾ ਹੁੰਦਾ, ਜਪ ਤਪ ਕੀਤੇ ਕਿਸੇ ਦੇ ਵੀ ਨਾਸ ਹੋ ਜਾਂਦੇ ਹੈ, ਆਪਣਾ ਤਾਂ ਉਹਦਾ ਕੀ ਹੋਣਾ ਲਾਭਦਾਈ। ਉਹ ਗੁਰੂ ਅਮਰਦਾਸ ਸਾਹਿਬ ਜੀ ਅੱਜ ਮੁੱਢਲੀ ਜਿਹੜੀ ਕਥਾ ਹੈ ਉਹ ਪ੍ਰਾਰੰਭ ਹੋ ਰਹੀ ਹੈ। ਜਿਵੇਂ ਸ਼ਰਨ ਆਏ ਗੁਰੂ ਅੰਗਦ ਸਾਹਿਬ ਜੀ, ਪਹਿਲਾਂ ਜਿਵੇਂ ਵਾਸਰ ਕੇ ਨਗਰ ਤੋਂ ਗੰਗਾ 'ਤੇ ਜਾਂਦੇ ਰਹੇ ਅਤੇ ਫਿਰ ਸਤਿਗੁਰੂ ਦੀ ਸ਼ਰਨ ਵਿੱਚ ਆਏ। ਆਪਣੇ ਘਰ ਦੇ ਵਿੱਚ ਜਿਹੜੀ ਬੀਬੀ ਨੂੰਹ ਸੀ, ਗੁਰੂ ਅੰਗਦ ਸਾਹਿਬ ਦੀ ਸਪੁੱਤਰੀ ਬੀਬੀ ਅਮਰੋ ਸੀ, ਉਹਦੇ ਰਾਹੀਂ ਬਾਣੀ ਪੜ੍ਹਦਿਆਂ ਵਿਚਾਰ ਉੱਠੇ ਵੀ ਜਿਸ ਗੁਰੂ ਦੀ ਇਹ ਬਾਣੀ ਹੈ ਨਾ, ਇਹ ਉਹ ਪੂਰੇ ਗੁਰੂ ਹੈ, ਉਹਨਾਂ ਦੀ ਸ਼ਰਨ ਵਿੱਚ ਜਾਈਏ। ਜਿਵੇਂ ਆਏ ਚਰਨ ਸ਼ਰਨ ਵਿੱਚੋਂ ਪ੍ਰਸੰਗ ਆਉਂਦਾ, ਮਨ ਚਿਤ ਲਾ ਕੇ ਸੁਣੀਏ ਜੀ। ਸੰਗ ਬਾਲਕਨ ਖੇਲ ਹੀ। ਹਾਂ, ਕਵੀ ਸੰਤੋਖ ਸਿੰਘ ਜੀ ਕਹਿੰਦੇ, ਹੇ ਸਰੋਤਾ ਜਨੋ, ਗੁਰੂ ਅੰਗਦ ਸਾਹਿਬ ਮਹਾਰਾਜ ਕਹਿੰਦੇ ਹਮੇਸ਼ਾ ਜਿਹੜੇ ਛੋਟੇ ਛੋਟੇ ਬੱਚੇ ਹੈ ਉਹਨਾਂ ਨਾਲ ਖੇਲਾਂ ਕਰਦੇ ਹੈ। ਹੁਣ ਵਾਰ ਵਾਰ ਵੀ ਮਹਾਰਾਜ ਛੋਟਿਆਂ ਬੱਚਿਆਂ ਨਾਲ ਖੇਲਦੇ, ਇਹ ਕਵੀ ਜੀ ਨੇ ਤਾਂ ਐਸੇ ਕਿਹਾ ਹੈ, ਪਰ ਅਸਲ ਰੂਪ ਦੇ ਵਿੱਚ ਗੁਰੂ ਮਹਾਰਾਜ ਜੀ ਉਹ ਛੋਟੇ ਛੋਟੇ ਬੱਚਿਆਂ ਨੂੰ ਗੁਰਮੁਖੀ ਅੱਖਰ ਪੜ੍ਹਾਇਆ ਕਰਦੇ ਸਨ, ਗੁਰਮੁਖੀ ਵਿਦਿਆ ਦੇ ਵਿੱਚ ਨਿਪੁੰਨ ਕਰਦੇ ਸਨ। ਇਸ ਕਰਕੇ ਛੋਟੇ ਛੋਟੇ ਬੱਚਿਆਂ ਨੂੰ ਗੁਰਮੁਖੀ ਅੱਖਰ ਦਾ ਜਿਹੜਾ ਉਹ ਪ੍ਰਚਾਰ ਕਰਨ ਲਈ ਪੜ੍ਹਾਉਂਦੇ ਹਨ। ਨਿਤ ਗੁਰੂ ਕਿਰਪਾਲਾ, ਹਮੇਸ਼ਾ ਜੋ ਦਿਆਲੂ ਕਿਰਪਾਲੂ ਗੁਰੂ ਅੰਗਦ ਸਾਹਿਬ ਜੀ ਹੈ। ਹਰ ਕੁ ਸੋਗ ਨਹਿ ਜਿਨਹੋ ਕੇ। ਹਾਂ, ਜਿਨ੍ਹਾਂ ਬੱਚਿਆਂ ਦੇ ਅੰਦਰ ਅਸਵਾ ਸਤਿਗੁਰੂ ਹਰ ਅੰਗਦ ਸਾਹਿਬ ਮਹਾਰਾਜ ਜੀ ਦੇ ਅੰਦਰ ਕਹਿੰਦੇ ਕੋਈ ਪਦਾਰਥ ਆਉਣ ਕਰਕੇ ਖੁਸ਼ੀ ਨਹੀਂ ਹੈ, ਜਾਣ ਕਰਕੇ ਕੋਈ ਸ਼ੋਕ ਨਹੀਂ ਹੁੰਦਾ ਹੈ। ਇੱਕ ਰਸ ਸਭ ਕਾਲਾ, ਸਾਰਿਆਂ ਸਮਾਂ ਇੱਕ ਸਮਾਨ ਹੀ ਅਵਸਥਾ ਵਾਲੇ ਰਹਿੰਦੇ ਹਨ। ਦੀਨ ਬੰਦ ਤਾਰਨ ਤਰਨ, ਗੁਰੂ ਅੰਗਦ ਸਾਹਿਬ ਜੀ ਜਿਨ੍ਹਾਂ ਦੇ ਬੰਧੂ ਹਨ, ਗਰੀਬਾਂ ਦੇ ਪਿਆਰੇ ਹਨ, ਅਤੇ ਸੰਸਾਰ ਤੋਂ ਤਾਰਨ ਵਾਸਤੇ ਤਰਨ ਕੀਏ ਜਹਾਜ਼ ਬੱਤ ਹਨ। ਸਿੱਖੀ ਵਿਦਤਾਏ, ਵੈਸੀ ਜਿਹੜੀ ਗੁਰੂ ਨਾਨਕ ਸਾਹਿਬ ਦੀ ਸਿੱਖੀ ਉਹ ਸਿੱਖਿਆ ਦੇ ਕੇ ਪ੍ਰਗਟ ਕਰ ਰਹੇ ਹਰ ਪਾਸੇ। ਜੱਗੇ ਭਾਗ ਜਿਨ ਨਰਨ ਕੇ, ਇਹਨਾਂ ਪੁਰਸ਼ਾਂ ਦੇ ਪਿਛਲੇ ਕੋਈ ਚੰਗੇ ਭਾਗ ਜਾਗ ਪਏ ਹਨ। ਹੁਣ ਚਰਨੀ ਲਪਟਾਏ, ਗੁਰੂ ਅੰਗਦ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਪਹੁੰਚ ਕੇ ਚਰਨੀ ਲੱਗ ਗਏ। ਕਰੋ ਨਿਰੂਪਣ ਅਬ ਕਥਾ, ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ, ਹੇ ਸਰੋਤਾ ਜਨੋ, ਹੁਣ ਮੈਂ ਜਿਹੜੀ ਕਥਾ ਉਹ ਕਥਨ ਕਰਦਾ ਹਾਂ, ਬਿਆਨ ਕਰਦਾ ਹਾਂ। ਭੱਲਿਆਂ ਕੁਲ ਟੀਕਾ, ਭੱਲਿਆਂ ਦੇ ਕੁਲ ਦੇ ਟਿੱਕਾ ਰੂਪ ਹੋਏ ਇਸ ਮੁਕਟ ਸਰਤਾਜ ਹੋਏ ਹਨ ਗੁਰੂ ਅਮਰਦਾਸ ਸਾਹਿਬ ਜੀ। ਆਏ ਮਿਲੇ ਜਿਸ ਰੀਤ ਸੋ, ਜਿਸ ਰੀਤੀ ਨਾਲ ਗੁਰੂ ਅੰਗਦ ਸਾਹਿਬ ਜੀ ਨੂੰ ਆ ਕੇ ਮਿਲੇ ਜੁੜੇ। ਸੇਵਕ ਕੀਏ ਨੀਕਾ, ਸੇਵਨ ਕੀਏ ਨੀਕਾ, ਚੰਗੀ ਤਰ੍ਹਾਂ ਫਿਰ 12 ਸਾਲ ਤੱਕ ਲਕਵਨ ਕੇ ਗੁਰੂ ਅੰਗਦ ਸਾਹਿਬ ਦੀ ਸੇਵਾ ਕੀਤੀ। ਇੱਕ ਬਾਸਰ ਕੇ ਗ੍ਰਾਮ ਹੈ, ਕਵੀ ਜੀ ਕਹਿੰਦੇ ਇੱਕ ਬਾਸਰ ਕੇ ਨਾਮ ਦਾ ਨਗਰ ਹੈ, ਤਹਿ ਬਸ ਹੈ ਨਿਕੰਤ ਨਿਕੇਤਨ। ਉੱਥੇ ਕਹਿੰਦੇ ਆਪਣਾ ਮਕਾਨ, ਤੇ ਵਸੈ ਨਿਕੇਤੋਂ ਉੱਥੇ ਘਰ ਬਣਾ ਕੇ ਵਸਦਾ ਹੈ। ਤੇਜੋ ਛਤਰੀ ਭਾਗ ਵੱਡ, ਹਾਂ ਤੇਜ ਭਾਨ ਜੀ ਛਤਰੀਆਂ ਵਿੱਚੋਂ ਜਿਸਦੇ ਵੱਡੇ ਭਾਗ ਹਨ। ਇਸ ਦਿਨ ਪ੍ਰਭ ਚੇਤੰ, ਤੇਜ ਭਾਨ ਜੀ ਦਿਨ ਹੋਵੇ ਰਾਤ ਹੋਵੇ ਪ੍ਰਭੂ ਨੂੰ ਚੇਤੇ ਕਰਦੇ ਰਹਿੰਦੇ। ਭਲੇ ਕਰਮ ਮਹਿ ਪ੍ਰੀਤ ਉਰ, ਇਸ ਤਰ੍ਹਾਂ ਤੇਜ ਭਾਨ ਜੀ ਦੇ ਚੰਗੇ ਕਰਮਾਂ ਵਿੱਚ ਹੀ ਹਮੇਸ਼ਾ ਪ੍ਰੀਤੀ ਹੈ ਹਿਰਦੇ ਦੀ। ਭੱਲਿਆਂ ਕੁਲ ਮਾਹੀ, ਹਾਂ ਭੱਲਿਆਂ ਦੇ ਕੁਲ ਦੇ ਵਿੱਚ ਪੈਦਾ ਹੋਏ। ਧੀਰਜ ਧਰਮ ਵਿਸਾਲ ਜਿਵ ਤਰ੍ਹਾਂ ਧੀਰਜ ਰੱਖਣਾ ਸਵੈ ਧਰਮ ਵਿੱਚ ਕਾਇਮ ਰਹਿਣਾ ਮਹਾਨ ਅਵਗੁਣ ਚਿੱਤ ਨਾਹੀ ਜਿਨ੍ਹਾਂ ਦੇ ਚਿੱਤ ਵਿੱਚ ਕੋਈ ਔਗੁਣ ਗੁਨਾਹ ਹੈ ਹੀ ਨਹੀਂ ਔਗੁਣ ਕਰਦੇ ਹੀ ਨਹੀਂ ਚਿੱਤ ਸਾਫ਼ ਸੁਥਰਾ ਹੈ ਤਿਨਕੇ ਸੁੱਤ ਉਤਪਤ ਭਏ ਬਾਬਾ ਤੇਜ ਭਾਨ ਜੀ ਦੇ ਘਰ ਦੇ ਵਿੱਚ ਪੁੱਤਰ ਰੂਪ ਦੇ ਵਿੱਚ ਪੈਦਾ ਹੋਏ ਗੁਰੂ ਅਮਰਦਾਸ ਸਾਹਿਬ ਜੀ ਸ੍ਰੀ ਅਮਰ ਵਡੇਰੇ ਅਮਰਦਾਸ ਸਾਹਿਬ ਜੀ ਸਭ ਤੋਂ ਵੱਡੇ ਸਪੁੱਤਰ ਸਨ ਤੇਜ ਭਾਨ ਜੀ ਦੇ ਅਪਰ ਭਾਏ ਪੁੰਨ ਤੀਨ ਸੁੱਤ ਇਸ ਤਰ੍ਹਾਂ ਇਹਨਾਂ ਤੋਂ ਬਾਅਦ ਕਹਿੰਦੇ ਤੇਜ ਭਾਨ ਜੀ ਦੇ ਘਰ ਦੇ ਵਿੱਚ ਤਿੰਨ ਹੋਰ ਵੀ ਪੁੱਤਰ ਹੋਏ ਈਸ਼ਰਦਾਸ ਜੀ ਜਿਨ੍ਹਾਂ ਦੇ ਅੱਗੇ ਭਾਈ ਗੁਰਦਾਸ ਜੀ ਪੈਦਾ ਹੋਏ ਇਸ ਤਰ੍ਹਾਂ ਅੱਗੇ ਤੀਸਰੇ ਨੰਬਰ 'ਤੇ ਸਨ ਖੇਮ ਚੰਦ ਜੀ ਅਤੇ ਚੌਥੇ ਨੰਬਰ 'ਤੇ ਸਨ ਕਲਿਆਣ ਚੰਦ ਜੀ ਇਹ ਤਿੰਨ ਇਹ ਹੋਏ ਅਤੇ ਚੌਥੇ ਆਪ ਵੱਡੇ ਸਨ ਹਰਖਤ ਪਾਹੇਰੇ ਤੇਜ ਭਾਨ ਜੀ ਘਰ ਦੇ ਵਿੱਚ ਚਾਰੇ ਪੁੱਤਰ ਹੋਇਆ ਵੇਖ ਕੇ ਖੁਸ਼ ਹੋ ਰਿਹਾ ਹੈ ਖੇਤੀ ਕ੍ਰਿਤ ਕੋ ਸੁਤ ਕਰ ਹੈ ਇਸ ਤਰ੍ਹਾਂ ਗੁਰੂ ਅਮਰਦਾਸ ਜੀ ਅਤੇ ਖੇਮ ਚੰਦ ਜੀ ਈਸ਼ਰਦਾਸ ਜੀ ਕਲਿਆਣ ਚੰਦ ਜੀ ਇਹ ਚਾਰੇ ਰਲ ਮਿਲ ਕੇ ਖੇਤੀ ਦਾ ਕੰਮ ਕਰਦੇ ਤੇਜੋ ਸੁਖ ਪਾਵੈ ਪੁੱਤਰਾਂ ਨੂੰ ਖੇਤੀ ਦਾ ਕੰਮ ਕਰਦਿਆਂ ਦੇਖ ਦੇਖ ਕੇ ਬਾਬਾ ਤੇਜ ਭਾਨ ਪਿਤਾ ਜੀ ਸੁਖ ਪਾਉਂਦੇ ਬੈਠ ਰਹਿ ਸਿਮਰ ਪ੍ਰਭੂ ਕਿਉਂਕਿ ਬਿਰਧ ਅਵਸਥਾ ਹੋ ਗਈ ਹੈ ਜਿਸ ਕਰਕੇ ਘਰ ਦੇ ਵਿੱਚ ਬੈਠੇ ਰਹਿੰਦੇ ਪ੍ਰਭੂ ਦਾ ਸਿਮਰਨ ਕਰਦੇ ਭਗਤੀ ਚਿੱਤ ਲਾਵੈ ਇਸ ਤਰ੍ਹਾਂ ਦਿਨੇ ਰਾਜ ਭਗਤੀ ਵਿੱਚ ਹੀ ਚਿੱਤ ਲਾਈ ਰੱਖਦੇ ਵਿਆਹ ਕਰੇ ਸਭ ਸੁਤਨ ਕੇ ਜਿਸ ਵੇਲੇ ਪੁੱਤਰ ਵੱਡੇ ਹੋ ਗਏ ਹੈ ਤੇਜ ਭਾਨ ਜੀ ਨੇ ਆਪਣੇ ਪੁੱਤਰਾਂ ਦੇ ਨੰਬਰਵਾਰ ਵਿਆਹ ਕਰ ਦਿੱਤੇ ਸ਼ਾਦੀਆਂ ਕਰ ਦਿੱਤੀਆਂ ਪਿਖ ਸਹਿਤ ਸਨੂਖਾ ਇਸ ਤਰ੍ਹਾਂ ਕਹਿੰਦੇ ਆਪਣੇ ਪੁੱਤਰਾਂ ਨੂੰ ਨੂਹਾਂ ਸਹਿਤ ਰਿਹਾ ਵੇਖ ਰਿਹਾ ਹੈ ਔਰ ਮੈਂ ਅਧਿਕ ਪ੍ਰਮੋਦ ਹੀ ਇਸ ਤਰ੍ਹਾਂ ਹਿਰਦੇ ਵਿੱਚ ਬੜਾ ਆਨੰਦ ਖੁਸ਼ ਹੈ ਤੇਜ ਭਾਨ ਵੱਡ ਭਾਗ ਅਦੂਖਾ ਬਹੁਤ ਵੱਡੇ ਭਾਗਾਂ ਵਾਲਾ ਤੇਜ ਭਾਨ ਦੂਸ਼ਣਾ ਤੋਂ ਰਹਿਤ ਹੈ ਆਪੋ ਆਪਣੇ ਕਾਜ ਮਹਿ ਇਧਰ ਆਪੋ ਆਪਣੇ ਜਿਹੜੇ ਕੰਮ ਹਨ ਚਾਰ ਸੁੱਤ ਲਾਗੇ ਆਪ ਹੀ ਕਹਿੰਦੇ ਚਾਰੇ ਸਪੁੱਤਰ ਲੱਗੇ ਹੋਏ ਹੈ ਅਮਰਦਾਸ ਜੀ ਈਸ਼ਰਦਾਸ ਜੀ ਖੇਮ ਚੰਦ ਜੀ ਕਲਿਆਣ ਚੰਦ ਜੀ ਬੀਤ ਗਇਓ ਚਿਰ ਕਾਲ ਹੀ ਇਸ ਤਰ੍ਹਾਂ ਕਹਿੰਦੇ ਬਹੁਤ ਸਮਾਂ ਸ਼ਾਦੀਆਂ ਕੀਤੀਆਂ ਲੰਘ ਗਿਆ ਹੈ ਪੁੱਤਰਾਂ ਦੀਆਂ ਪੋਤਰੇ ਪਿਖ ਆਗੇ ਅੱਗੇ ਕਹਿੰਦੇ ਪੋਤਰੇ ਹੋ ਗਏ ਉਹਨਾਂ ਨੂੰ ਵੀ ਤੇਜ ਭਾਨ ਦੇਖ ਕੇ ਖੁਸ਼ ਹੋ ਰਿਹਾ ਹੈ ਅਮਰਦਾਸ ਨਿਜ ਬਾਸ ਮਹਿ ਇਧਰ ਗੁਰੂ ਅਮਰਦਾਸ ਸਾਹਿਬ ਜੀ ਆਪਣੇ ਘਰ ਦੇ ਵਿੱਚ ਆਪਣੇ ਮਕਾਨ ਵਿੱਚ ਕਾਲ ਬਿਤਾਵਾ ਇੱਥੇ ਘਰ ਵਿੱਚ ਰਹਿੰਦਿਆਂ ਕਾਫੀ ਸਮਾਂ ਬਤੀਤ ਕੀਤਾ ਹੈ ਇੱਕ ਦਿਨ ਰਿਜੈ ਵਿਚਾਰਿਓ ਇੱਕ ਦਿਨ ਬੈਠਿਆ ਘਰ ਦੇ ਵਿੱਚ ਰਿਜੇ ਵਿੱਚ ਸੋਚਿਆ ਵਿਚਾਰਿਆ ਹੈ ਹੋਏ ਬੈਸ ਬਿਹਾਵਾ ਸਾਡੀ ਜਿਹੜੀ ਉਮਰ ਹੈ ਉਹ ਤਾਂ ਦਿਨੋ ਦਿਨ ਬੀਤਦੀ ਜਾਂਦੀ ਹੈ ਉਮਰ ਘਟਦੀ ਜਾ ਰਹੀ ਹੈ ਤੇ ਵੱਡੀ ਹੋ ਰਹੀ ਹੈ ਦੋਹਰਾ ਕਰਤ ਬਜਨ ਫੇਰੋ ਫਿਰ ਹੈ ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਪਹਿਲੀ ਉਮਰ ਵਿੱਚ ਵਣਜ ਕਰਨ ਵਾਸਤੇ ਫੇਰਾ ਜਾ ਫਿਰਦੇ ਆ ਫੇਰਾ ਜਾ ਲਾਉਂਦੇ ਇਧਰ ਉਧਰ ਧਰਮ ਸਹਿਤ ਕ੍ਰਿਤ ਠਾਨ ਆਵੜੀ ਧਰਮ ਦੇ ਸਮੇਤ ਹੀ ਜਿਹੜੀ ਕਿਰਤਾ ਉਹ ਕਰਦੇ ਹੋਏ ਹੋਏ ਅਦੋਸ਼ ਜਿਮ ਜੀਵਕਾ ਜਿਹੜਾ ਸਾਡੀ ਜੀਵਕਾ ਜੁਗਾਰਾ ਉਹਦੇ ਵਿੱਚ ਕੋਈ ਦੋਸ਼ ਨਾ ਹੋਵੇ ਧਰਮ ਦੀ ਕਿਰਤ ਕਰਕੇ ਸ਼ਕੀਏ ਸ਼ਿਕਾਈਏ ਨਿਰਬਾਹਤ ਗੁਜਰਾਨ ਇਸ ਤਰ੍ਹਾਂ ਧਰਮ ਦੀ ਕਿਰਤ ਕਰਕੇ ਆਪਣਾ ਜਿਹੜਾ ਗੁਜ਼ਾਰਾ ਨਿਭਾਉਂਦੇ ਆ ਪਰਿਵਾਰ ਦਾ ਨਿਵਾਹ ਕਰਦੇ ਹਨ ਨਿਸ਼ਾਨੀ ਛੰਦ ਕਰ ਹੈ ਅਬ ਹੈ ਸ਼ੁਭ ਕਰਮ ਕੋ ਘਰ ਦੇ ਵਿੱਚ ਬੈਠੇ ਹੋਏ ਵਿਚਾਰਦੇ ਆ ਵੀ ਹੁਣ ਉਮਰ ਵੱਡੀ ਹੁੰਦੀ ਜਾਂਦੀ ਹੈ ਕੋਈ ਚੰਗਾ ਸ਼ੁਭ ਕਰਮ ਕਰਨ ਲੱਗੀਏ ਸੁਖ ਹੋਏ ਪਰ ਲੋਕ ਕਿਉਂਕਿ ਉਹ ਜਿਹੜਾ ਚੰਗਾ ਸ਼ੁਭ ਕਰਮ ਕੀਤਾ ਮਰਨ ਤੋਂ ਬਾਅਦ ਜਦੋਂ ਪਰਲੋਕ ਜਾਵਾਂਗੇ ਉਹਦਾ ਫਿਰ ਚੰਗੇ ਕਰਮ ਕੀਤਾ ਇਹਦਾ ਪਰਲੋਕ ਵਿੱਚ ਸਾਨੂੰ ਸੁਖ ਹੋਵੇਗਾ ਨਾ ਹੀ ਧਾਰਾ ਰਾਗ ਗੁਰੂ ਦੁਐਸ਼ ਮਹਿ। ਨਹੀਂ ਤਾਂ ਮਨੁੱਖ ਦੀ ਜਿਹੜੀ ਕਿਸੇ ਨਾਲ ਮੋਹ ਕਰ ਲਿਆ, ਕਿਸੇ ਨਾਲ ਦੁਐਸ਼ ਕਰ ਲਈ, ਇਹਦੇ ਵਿੱਚ ਹੀ ਲਹਿ ਹਰਖ ਰੂ ਸੋਕੰ। ਹਾਂ, ਇਸ ਤਰ੍ਹਾਂ ਕਹਿੰਦੇ ਕਿਤੇ ਸ਼ੋਕ ਪ੍ਰਾਪਤ ਕਰ ਲੈਂਦਾ, ਕਿਤੇ ਖੁਸ਼ੀ ਪ੍ਰਾਪਤ ਕਰ ਲੈਂਦਾ ਹੈ। ਦੇ ਦਮਾਮਾ ਆਨ ਜਮ। ਹਾਂ, ਜਦੋਂ ਕਹਿੰਦੇ ਸਮਾਂ ਪੂਰਾ ਹੋਇਆ, ਜਿਹੜਾ ਕਾਲ ਹੈ ਆ ਕੇ ਤਾਂ ਸਦ ਮਾਰਾ ਦੇਵੇਗਾ, ਵਜਾਏਗਾ, ਭਾਵੇਂ ਮੈਂ ਆ ਗਿਆ, ਤੂੰ ਹੁਣ ਮਰਨ ਨੂੰ ਤਿਆਰ ਹੋ ਜਾ। ਕੱਛ ਹੈ ਨਾ ਉਪਾਈ। ਫਿਰ ਤਾਂ ਕਹਿੰਦੇ ਫਿਰ ਉਪਰਾਲਾ ਹੀਲਾ ਕੋਈ ਬਚਨ ਤਾਂ ਹੋ ਨਹੀਂ ਸਕਦਾ। ਪਛਤਾਵਹਿ ਨਿਜ ਸਿਰ ਧੁਨ ਹੈ। ਫਿਰ ਜਦੋਂ ਕਾਲ ਆ ਕੇ ਨਗਾਰਾ ਜਾ ਦਿੰਦਾ ਹੈ ਤੇ ਮਨੁੱਖ ਫਿਰ ਕਦੇ ਪੁਛਤਾਉਂਦਾ ਹੈ, ਆਪਣਾ ਸਿਰਜਾ ਹਿਲਾਉਂਦਾ ਵੀ ਇਹ ਮੈਂ ਕੀ ਕਰ ਬੈਠਾ, ਭੁੱਲਿਆ ਹੀ ਰਿਹਾ। ਵਾਹ ਬਾਦ ਬਿਤਾਈ। ਮੈਂ ਤਾਂ ਐਵੇਂ ਝਗੜਿਆਂ ਰਗੜਿਆਂ ਵਿੱਚ, ਮੋਹ ਮਮਤਾ ਵਿੱਚ, ਮਾਇਆ ਇਕੱਠੀ ਕਰਨ, ਝੂਠ ਬੋਲਣ ਵਿੱਚ ਹੀ ਅਮਰ ਵਿਅਰਥ ਗਵਾ ਦਿੱਤੀ, ਵਸਾ ਦਿੱਤੀ। ਤੀਰਥ ਪੈ ਤਪਸਾ ਕਰ ਹੈ। ਇਸ ਕਰਕੇ ਵਿਚਾਰਾਂ ਕਰਦੇ ਹੈ ਵੀ ਕੋਈ ਤੀਰਥ ਯਾਤਰਾ ਆਪਾਂ ਕਰੀਏ ਕਰੀਏ, ਅਸਵਾ ਕੋਈ ਨਾ ਕੋਈ ਤਪੱਸਿਆ ਬੰਦਗੀ ਕਰੀਏ। ਅਬ ਸਮੋ ਹਮਾਰਾ। ਕਿਉਂਕਿ ਹੁਣ ਸਾਡਾ ਅਮਰ ਦਾ ਸਮਾਂ ਹੈਗਾ, ਅਸੀਂ ਕਰ ਕਰਾ ਸਕਦੇ ਹਾਂ। ਤਰਨ ਅਵਸਥਾ ਇਹ ਬਨ ਹੈ। ਕਿਉਂਕਿ ਕੋਈ ਜਿਹੜਾ ਕੋਈ ਤੀਰਥ ਯਾਤਰਾ ਕਰਨੀ ਹੈ, ਤਪੱਸਿਆ ਕਰਨੀ ਹੈ, ਜਵਾਨ ਅਵਸਥਾ ਵਿੱਚ ਇਹ ਸਾਰਾ ਕੁਛ ਹੋ ਸਕਦਾ, ਬਣ ਸਕਦਾ ਹੈ। ਬਿਰਧ ਤਨ ਬਲ ਹਾਰਾ। ਬਿਰਧ ਹੋ ਜਾਈਏ ਫਿਰ ਤਾਂ ਸਰੀਰ ਦੇ ਵਿੱਚੋਂ ਬਲ ਹਾਰ ਜਾਈਦਾ, ਬਲ ਨਾਸ ਹੋ ਜਾਂਦਾ, ਬੁੱਢੇ ਹੋ ਕੇ ਹਾਏ ਹੈ, ਹੁੰਦੀ ਕੁਝ ਨੀ, ਤੀਰਥ ਯਾਤਰਾ ਹੁੰਦੀ ਕੋਈ, ਤਪਸ਼ਾ ਨਹੀਂ ਹੁੰਦੀ। ਇਤਿਹਾਦਿਕ ਤਰਕਤ ਹਿਰਦੈ। ਇਸ ਤਰ੍ਹਾਂ ਕਹਿੰਦੇ ਘਰ ਦੇ ਵਿੱਚ ਬੈਠੇ ਹੋਏ ਗੁਰੂ ਅਮਰਦਾਸ ਸਾਹਿਬ ਜੀ ਹਿਰਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਦਲੀਲਾਂ ਕਰ ਰਹੇ ਵੀ ਕੋਈ ਤੀਰਥ ਯਾਤਰਾ ਕਰੀਏ ਜਾਂ ਕੋਈ ਤਪੱਸਿਆ ਕਰੀਏ ਤਕੜੇ ਹੋ ਕੇ। ਪੁਨ ਨਿਸ਼ਚਾ ਕੀਨਾ। ਫਿਰ ਇਸ ਤਰ੍ਹਾਂ ਵਿਚਾਰ ਕਰਦਿਆਂ ਕਰਦਿਆਂ ਇਹ ਪੱਕਾ ਨਿਸ਼ਚਾ ਕਰ ਲਿਆ ਵੀ ਆਪਾਂ ਇਉਂ ਕਰਿਆ ਕਰਾਂਗੇ। ਸੇਵਨ ਗੰਗਾ ਕੋ ਕਰ ਹੈ। ਜਿਹੜੀ ਗੰਗਾ ਹੈ ਉਹਦੀ ਸੇਵਾ ਕਰਿਆ ਕਰਾਂਗੇ, ਉੱਥੇ ਤੀਰਥ ਯਾਤਰਾ ਨਾਲ ਇਸ਼ਨਾਨ ਕਰਨ ਲਈ ਜਾਇਆ ਕਰਾਂਗੇ। ਕੱਲ ਮੈਂ ਅੱਗ ਛੀਨਾ। ਲੋਕ ਕਹਿੰਦੇ ਆ ਵੀ ਕਲਯੁਗ ਦੇ ਵਿੱਚ ਪਾਪਾਂ ਨੂੰ ਨਾਸ਼ ਕਰਨੀ ਵਾਲੀ ਇੱਕ ਗੰਗਾ ਹੀ ਹੈ। ਖਸ਼ਟ ਮਾਸ ਕੋ ਪ੍ਰਾਨ ਕਰਿਓ। ਪ੍ਰਣ ਕਰ ਲਿਆ, ਪਰਨ ਕਰ ਲਿਆ ਵੀ 6 ਮਹੀਨਿਆਂ ਤੋਂ ਬਾਅਦ ਆਪਾਂ ਉੱਥੇ ਚਲੇ ਜਾਣਾ ਹੈ ਯਾਤਰਾ ਲਈ। ਵਾਹਨ ਬਿਨ ਚਾਲੇ। ਇਹ ਪਰਨ ਕਰ ਲਿਆ ਵੀ ਕਿਸੇ ਸਵਾਰੀ ਤੇ ਨੀ ਚੜ ਕੇ ਜਾਣਾ, ਪੈਦਲ ਹੀ ਜਾਣਾ ਹੈ। ਸੁਰਸਰ ਨੀਰ ਸਨਾਨ ਹੀ। ਫਿਰ ਜਾਂਦੇ ਆ 6 ਮਹੀਨਿਆਂ ਤੋਂ ਬਾਅਦ ਗੰਗਾ ਦੇ ਜਲ ਵੀ ਜਾ ਕੇ ਇਸ਼ਨਾਨ ਕਰ ਲੈਂਦੇ। ਧਰ ਹਰਖ ਵਿਸਾਲੇ। ਵਿੱਚ ਬੜੀ ਖੁਸ਼ੀ ਧਾਰਦੇ ਹਨ। ਹਿਰਦੇ ਕਾਮਨਾ ਹੀਨ ਹੋਏ। ਹਾਂ, ਹਿਰਦੇ ਵਿੱਚ ਸਾਰੀਆਂ ਕਾਮਨਾ ਤੋਂ ਇੱਛਾ ਤੋਂ ਰਹਿਤ ਹੋ ਕੇ ਜਹ ਥਿਤ ਤੀਰਾ। ਇਸ ਤਰ੍ਹਾਂ ਕਿਨਾਰੇ ਤੇ ਬੈਠ ਕੇ ਪੂਜਾ ਕਰਦੇ ਹਨ। ਚੰਦਨ ਚਰਚਤ ਕੁਸਮ ਗਨ। ਚੰਦਨ ਆਦਿਕ ਛਿੜਕਦੇ ਹੈ, ਸੂ ਜਿਹੜੇ ਫੁੱਲ ਆਦਿਕ ਹਨ। ਅਰਪਹਿ ਉਰ ਧੀਰਾ। ਜਿਹੜੇ ਧੀਰਵਾਨ ਗੁਰੂ ਅਮਰਦਾਸ ਸਾਹਿਬ ਜੀ ਉਹ ਭੇਟਾ ਕਰਦੇ ਹਨ। ਦੇਵਹ ਧੂਪ ਸੋ ਨਿਮਰ ਹੋਏ। ਹਾਂ, ਧੂਪ ਦਿੰਦੇ ਹਨ, ਬਹੁਤ ਨਿਮਰਤਾ ਸਹਿਤ ਹੋ ਜਾਂਦੇ, ਨਿਮ ਜਾਂਦੇ, ਝੁਕ ਜਾਂਦੇ ਹਨ। ਜਲ ਡਾਲ ਪਤਾਸੇ। ਹਾਂ, ਇਸ ਤਰ੍ਹਾਂ ਜਿਹੜਾ ਪਵਿੱਤਰ ਜਲ ਉਹਦੇ ਵਿੱਚ ਪਤਾਸੇ ਜੇ ਸੁੱਟਦੇ ਹਨ। ਵਰਤ ਕਰਹਿ ਤੇ ਸਕੂਲ ਪਰ। ਹਾਂ, ਇਸ ਤਰ੍ਹਾਂ ਕਹਿੰਦੇ ਉਸਦੇ ਕਿਨਾਰੇ ਉੱਪਰ ਹੀ ਕੋਈ ਵਰਤ ਵੁਰਤ ਵੀ ਰੱਖ ਲੈਂਦੇ ਹਨ। ਰਹਿ ਕਰ ਉਪਵਾਸੇ। ਇਸ ਤਰ੍ਹਾਂ ਉਪਵਾਸ ਰਹਿਤ ਕੇ ਰਹਿਤ ਹੋ ਕੇ, ਜਾਣੀ ਭੋਜਨ ਛਕੇ ਤੋਂ ਬਗੈਰ ਨਿਰਾਹਾਰੀ ਹੋ ਕੇ। ਅਧਿਕ ਭਾਉ ਧਰ ਜਾਤ ਹੈ। ਬੜਾ ਪ੍ਰੇਮ ਧਾਰ ਕੇ ਜਾਂਦੇ ਹੈ। ਜੈਕਾਰ ਉਚਾਰੇ। ਇਸ ਤਰ੍ਹਾਂ ਜੈ ਜੈਕਾਰ ਦਾ ਵਾਜਾ ਉਚਾਰਦੇ। ਇਸੀ ਰੀਤ ਨਿਸ਼ਕਾਮ ਹੀ। ਇਸੇ ਰੀਤੀ ਨਾਲ ਬਿਨਾਂ ਕਿਸੇ ਕਾਮਨਾ ਤੋਂ। ਬਹੁ ਵਾਰ ਪਧਾਰੇ। ਬਹੁਤੀ ਵਾਰੇ ਕਹਿੰਦੇ ਪੂਰੇ ਗੁਰੂ ਦੀ ਢੂੰਡ ਵਿੱਚ ਚਲੇ ਗਏ ਹਨ। ਚੌਪਈ ਅਤ ਪਵਿੱਤਰ ਜਾਤਾ ਕੋ ਕਰੈ। ਮੇਰੀ ਬੜੀ ਭਾਰੀ ਪਵਿੱਤਰ ਯਾਤਰਾ ਹੈ। ਉਹ ਕਹਿੰਦੇ 6 ਮਹੀਨਿਆਂ ਤੋਂ ਬਾਅਦ ਕਰਦੇ ਸਰਬ ਵਿਕਾਰ ਹਿਰਦੈ ਪਰ ਹਰੈ। ਜਦੋਂ ਵੀ ਯਾਤਰਾ ਨੂੰ ਜਾਂਦੇ ਸਾਰੇ ਹਿਰਦੇ ਦੇ ਵਿਕਾਰਾਂ ਨੂੰ ਦੂਰ ਕਰਕੇ ਜਾਂਦੇ, ਛੱਡ ਕੇ ਜਾਂਦੇ। ਇਸ ਯਾਤਰਾ ਕਰਦਿਆਂ ਹੋਇਆਂ ਕੋਈ ਵਕਾਮ ਵਾਸ਼ਨਾ ਕਰੋਧ ਤੀਖਣ ਬਿਰਤੀ ਹੋਰ ਮਾਇਆ ਦਾ ਪਦਾਰਥਾਂ ਦਾ ਸ਼ਗਨ ਛਕਾਉਣ ਦਾ ਲੋਭ ਨਹੀਂ ਧਾਰਦੇ। ਸੱਚ ਸੰਜਮ ਕੇ ਸਾਥ ਸਿਧਾਰੈ। ਸੁੱਚ ਸੰਜਮ ਕੇ ਬੜੇ ਪਵਿੱਤਰਤਾ ਨਾਲ ਬੜੇ ਪਥ ਪਰਹੇਜ ਸਹਿਤ ਹੀ ਜਾਂਦੇ। ਕਸ਼ਟ ਮਾਸ ਬੀਤੇ ਜਬ ਆਵੈ। ਖਸ਼ਟ ਮਾਸ ਬੀਤੇ ਜਬ ਜਾਵੇ। ਜਦੋਂ ਕਹਿੰਦੇ 6 ਮਹੀਨੇ ਲੰਘ ਜਾਂਦੇ ਹੈ ਫਿਰ ਜਾਂਦੇ ਹਨ। ਗ੍ਰਹਿ ਹੀ ਬੈਠੇ ਸੁਰਸਰ ਧਿਆਵੈ। ਜਦੋਂ ਘਰ ਦੇ ਵਿੱਚ ਵਾਪਸ ਪਰਤ ਆਉਂਦੇ ਹੈ ਫਿਰ ਵੀ ਉੱਥੇ ਵੀ ਧਿਆਉਂਦੇ ਹਨ। ਊਨ ਬਿੰਸਤੀ ਬਾਰ ਗਏ ਜਬ। ਜਦੋਂ ਕਹਿੰਦੇ ਜਦੋਂ 19ਵੀਂ ਵਾਰੀ ਇਹ ਚਲੇ ਗਏ, ਯਾਤਰਾ ਕਰਨ ਵਾਲੀ 19 ਵਾਰੀ ਯਾਤਰਾ ਕਰ ਲਈ। ਦੇਹ ਜਰਜਰੀ ਭੂਤ ਭਈ ਤਬ। ਜਰਜਰੀ ਦੇਹ ਹੈ ਕਹਿੰਦੇ, ਜਰਜਰੀ ਜੀ ਭੂਤ ਹੋਈ, ਜੜ ਜੀ ਹੋ ਗਈ ਹੈ। ਚੱਲਹਿ ਚਰਨ ਸਿਮਰਨ ਕੋ ਕਰਤੇ। ਫਿਰ ਵੀ ਪੈਦਲ ਹੀ ਚੱਲਦੇ ਹੈ ਤੇ ਸਿਮਰਨ ਕਰਦੇ ਹੈ। ਉੱਚੇ ਜੈ ਜੈ ਕਾਰ ਉਚਰਤੇ। ਉੱਚੀ ਉੱਚੀ ਜੈ ਹੋਵੇ ਉਚਾਰਨ ਕਰਦੇ ਹਨ। ਬਹੁਰ 20ਵੀਂ ਵਾਰ ਪਧਾਰੇ। ਫਿਰ ਕਹਿੰਦੇ ਜਦੋਂ 20ਵੀਂ ਵਾਰ ਗਏ ਹਨ, ਮਿਹੜਾ ਗ੍ਰਾਮਿਕ ਪੰਥ ਮਜਾਰੇ। ਇਸ ਤਰ੍ਹਾਂ ਰਸਤੇ ਵਿੱਚ ਇੱਕ ਬਿਹੜਾ ਮਿਹੜਾ ਨਾਮ ਦਾ ਨਗਰ ਹੈ। ਬਸਹਿ ਬਿਪਰ ਇੱਕ ਤਹਿ ਅਵਦਾਤ। ਉੱਥੇ ਇੱਕ ਬ੍ਰਾਹਮਣ ਕਹਿੰਦਾ ਚੰਗੀ ਉਜਲ ਬੁੱਧੀ ਵਾਲਾ ਰਹਿੰਦਾ ਸੀ। ਉਤੋਂ ਸਾਰ ਸੁਤ ਭੰਬੀ ਜਾਤ। ਕਹਿੰਦੇ ਇਸ ਤਰ੍ਹਾਂ ਭੰਬੀ ਇਹ ਬ੍ਰਾਹਮਣ ਦੀ ਜਾਤ ਸੀ ਤੇ ਸਾਰ ਸੁਤ ਇਹਦਾ ਗੋਤ ਹੈ ਸੀ। ਦੁਰਗਾ ਨਾਮ ਪਨਹਿ ਤਿਸਕੇਰਾ। ਬ੍ਰਾਹਮਣ ਦਾ ਜਿਹੜਾ ਨਾਮ ਹੈ ਦੁਰਗਾ ਦਾਸ ਕਰਕੇ ਕਿਹਾ ਜਾਂਦਾ ਸੀ। ਕਰਹਿ ਜਾਤਰੀ ਤਹਾਂ ਬਸੇਰਾ। ਜਿਹੜੇ ਗੰਗਾ ਤੇ ਜਾਣ ਵਾਲੇ ਜਾਤਰੂ ਇਹਦੇ ਘਰ ਦੇ ਵਿੱਚ ਹੀ ਵਾਸਾ ਕਰਿਆ ਕਰਦੇ ਸਨ। ਆਵਤ ਜਾਤ ਪਾਏ ਬਿਸਰਾਮਾ। ਜਦੋਂ ਕੋਈ ਗੰਗਾ ਨੂੰ ਆਉਂਦਾ ਹੈ ਜਾਂ ਵਾਪਸ ਜਾਂਦਾ ਹੈ ਇਹਦੇ ਘਰ ਦੇ ਵਿੱਚ ਹੀ ਜਿੰਨੇ ਜਾਤਰੂ ਹੈ ਉਹ ਵਿਸਰਾਮ ਕਰਦੇ ਆਰਾਮ ਪਾਉਂਦੇ। ਸਾਦਰ ਕਰਹਿ ਉਤਾਰਨ ਧਾਮ। ਵੀ ਯਾਤਰਾ ਆਉਂਦਾ ਸਤਿਕਾਰ ਨਾਲ ਉਸਨੂੰ ਆਪਣੇ ਘਰ ਦੇ ਵਿੱਚ ਉਤਾਰ ਲੈਂਦਾ, ਡੇਰਾ ਦੇ ਦਿੰਦਾ। ਤਹਾਂ ਗਏ ਸ੍ਰੀ ਅਮਰ ਸੁਜਾਨਾ। ਇਧਰ ਜੋ ਸੁਭਾਏ ਮਾਨ ਅਮਰ ਦੇ ਸੂਰ ਸੁਜਾਨ ਜੀ ਉੱਥੇ ਇਹਨਾਂ ਦੇ ਘਰ ਦੇ ਵਿੱਚ ਵੀ ਚਲੇ ਗਏ। ਪੰਥ ਤਪਤ ਭਾਨਜ ਭਾਨਜ ਮਧਿਆਨਾ। ਜਿਹੜਾ ਸੂਰਜ ਕਹਿੰਦੇ ਵਿਚਕਾਰ ਆਇਆ ਸੀ ਜਨ ਦੁਪਹਿਰ ਦਾ ਸਮਾਂ ਜੀ, ਰਸਤਾ ਬੜਾ ਤਪਿਆ ਹੋਇਆ ਸੀ। ਫਿਰੇ ਦੁਪਹਿਰਾ ਹੇਤ ਬਿਤਾਵਨ। ਜਿਹੜਾ ਦੁਪਹਿਰ ਦਾ ਸਮਾਂ ਉਹ ਬਚਾਉਣ ਵਾਸਤੇ ਆਪ ਜੀ ਇਹਨਾਂ ਦੇ ਘਰ ਦੇ ਵਿੱਚ ਟਿਕ ਗਏ। ਪੌੜ ਰਹੇ ਜਿਨ ਕੀਰਤ ਪਾਵਨ। ਜਿਸ ਗੁਰੂ ਅਮਰਦਾਸ ਸਾਹਿਬ ਦੀ ਮਹਾਨ ਕੀਰਤੀ ਪਵਿੱਤਰ ਹੈ ਉਹ ਲੇਟ ਰਹੇ ਨੇ। ਵਿਦਿਆ ਪਠਿਓ ਸੋ ਬਿਪਰ ਵਿਸੇਖਾ। ਜਿਹੜਾ ਦੁਰਗਾ ਦਾਸ ਬ੍ਰਾਹਮਣ ਹੈ ਕਹਿੰਦੇ ਤਕੜੀ ਵਿਦਿਆ ਪੜਿਆ ਹੋਇਆ ਸੀ। ਸਾਮ ਸਾਮਦਾਰਿਕ ਭੀ ਤਿਸਨੇ ਦੇਖਾ। ਕੀ ਕਰੀ ਜਾਂਦਾ ਸਾਮੁੰਦਰਿਕ ਸਮੁੰਦਰਿਕ ਸਮੁੰਦਰਿਕ ਭੀ ਤਿਸਨੇ ਦੇਖਾ। ਇੱਕ ਸਮੁੰਦਰਿਕ ਸ਼ਾਸਤਰ ਹੈ, ਹਸਰੇਖਾ ਦਾ ਪੁਸਤਕ ਹੈ, ਜਿਹਨੂੰ ਫੋਰਚੂਨ ਟੈਲਰ ਵੀ ਕਹਿ ਦਿੰਦੇ। ਹਸਰੇਖਾ ਗਿਆਨ ਵਾਲਾ ਪੁਸਤਕ ਹੈ। ਇਹਦੇ ਵਿੱਚ ਰੇਖਾਂ ਉਹ ਹੱਥਾਂ ਦੀਆਂ ਵੀ ਬਣਾਈਆਂ ਹੋਈਆਂ, ਫਿਰ ਉਹਨਾਂ ਦੇ ਏਕਾ ਦੁਕਾ ਜਾਂ ਨਾਂ ਲਾ ਕੇ ਫਿਰ ਉਹਨਾਂ ਦਾ ਗਿਆਨ ਦਿੱਤਾ ਵੀ ਇਹਨੂੰ ਆਜੂ ਰੇਖਾ ਕਹਿੰਦੇ, ਇਹਨੂੰ ਭਾਗ ਰੇਖਾ ਕਹਿੰਦੇ, ਇਹਨੂੰ ਮੰਗਲ ਰੇਖਾ ਕਹਿੰਦੇ, ਇਸਨੂੰ ਚੰਦਰ ਰੇਖਾ ਕਹਿੰਦੇ, ਇਹਨੂੰ ਅੰਤਕਰਨ ਰੇਖਾ ਕਹਿੰਦੇ, ਇਸਨੂੰ ਦਿਮਾਗ ਰੇਖਾ ਕਹਿੰਦੇ। ਇਹ ਸ਼ਨੀ ਦਾ ਪਰਬਤ ਹੈ, ਇਹ ਬੁੱਧ ਦਾ ਪਰਬਤ ਹੈ, ਇਹ ਸ਼ੁੱਕਰ ਦਾ ਪਰਬਤ ਹੈ। ਇਸ ਤਰ੍ਹਾਂ ਵੱਡੇ ਵੱਡੇ ਪਰਬਤ ਦੱਸੇ ਹੋਏ ਹੈ, ਫਿਰ ਉਹਨਾਂ ਦਾ ਉੱਚੇ ਨੀਵੇਂ ਪਰਬਤਾਂ ਦਾ ਫਲ ਦੱਸਿਆ ਹੋਇਆ ਹੈ। ਮੱਥੇ ਦੀ ਰੇਖਾ ਦਾ ਗਿਆਨ ਹੈ ਵੀ ਜੇ ਕੋਈ ਉਹ ਪੜ੍ਹਿਆ ਹੋਵੇ ਤਾਂ ਮਨੁੱਖ ਉਹ ਮੱਥੇ ਦੀ ਰੇਖ ਦੇਖ ਕੇ ਵੀ ਉਮਰ ਤਾਂ ਪਤਾ ਲਾ ਲੈਂਦਾ ਹੈ। ਜਿਵੇਂ ਆ ਬਾਬਾ ਮਕੰਦ ਸਿੰਘ ਜੀ ਕਪੂਰਾ ਪੱਤੀ ਵਾਲੇ ਸਮੁੰਦਰੀਕ ਸ਼ਾਸਤਰ ਪੜ੍ਹੇ ਹੋਏ ਸੀ। ਇੱਕ ਵਾਰੀ ਉਹ ਕਿਸੇ ਦੇ ਆਨੰਦ ਕਾਰਜ ਕਰਨ ਲਈ ਚਲੇ ਗਏ ਅਤੇ ਉਹ ਆਨੰਦ ਕਾਰਜ ਵਾਸਤੇ ਜਦੋਂ ਬਰਾਤੀ ਜੀ ਆਏ ਉਹ ਲੜਕਾ ਆਇਆ ਹੈ ਉਹ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠਿਆ ਕੀਰਤਨ ਕਰ ਰਹੇ ਸੀ ਸੁੱਤੇ ਸਿੱਧੀ ਉਹਦੀ ਮੱਥੇ ਦੀ ਰੇਖ ਵੱਲੀ ਖਿਆਲ ਚਲਿਆ ਗਿਆ ਅਤੇ ਪਤਾ ਚੱਲ ਗਿਆ ਵੀ ਇਹਦੀ ਤਾਂ ਉਮਰ ਹੀ ਖਤਮ ਹੋਈ ਹੋਈ ਹੈ। ਉਹ ਜਿਹੜੇ ਕੋਈ ਲੜਕੀ ਵਾਲੇ ਸੀ ਉਹਨਾਂ ਨੂੰ ਪਾਸੇ ਦੇ ਕਰਕੇ ਇਹ ਕਹਿਣ ਲੱਗੇ ਵੀ ਇਹਦੀ ਉਮਰ ਤਾਂ ਬੱਚੇ ਦੀ ਥੋੜ੍ਹੀ ਹੈਗੀ ਹੈ, ਇਹ ਵੇ ਤੁਹਾਡੀ ਮਰਜ਼ੀ ਹੈ ਇਹਦੇ ਨਾਲ ਸ਼ਾਦੀ ਕਰਨੀ ਕਿ ਨਹੀਂ ਕਰਨੀ, ਉਮਰ ਥੋੜ੍ਹੀ ਹੈ, ਇਹਨੇ ਤਾਂ ਹੁਣ ਬਸ ਇੱਕ ਦੋ ਦਿਨਾਂ ਨੂੰ ਚਲੇ ਜਾਣਾ ਸੰਸਾਰ ਤੋਂ। ਉਹ ਲਾਣਾ ਇਹੋ ਜਿਹਾ ਸੀ ਉਹ ਕਰ ਕਹਿੰਦੇ ਉਹ ਆਨੰਦ ਕਾਰਜ ਕਰਨਾ ਹੈ ਕਿ ਇਹਨੂੰ ਮਾਰਨਾ ਹੈ, ਅਸੀਂ ਮਸਾਂ ਲੱਭਿਆ ਲੱਭਿਆ ਉਹ ਕਹਿੰਦਾ ਉਮਰ ਹੀ ਥੋੜ੍ਹੀ ਹੈ, ਕਰਨਾ ਕਰ ਆਨੰਦ ਕਾਰਜ ਨਹੀਂ ਚੱਲਦਾ ਪਾਉਣਾ। ਉਹ ਕਹਿੰਦਾ ਮੈਂ ਤਾਂ ਸੁੱਤੇ ਸਿੱਧ ਰੇਖਾ ਕਰਕੇ ਦੱਸਿਆ ਤੁਹਾਡੀ ਮਰਜ਼ੀ ਹੈ, ਮੈਂ ਤਾਂ ਕਰਾ ਹੀ ਦੇਣੀ ਹੈ। ਉਹ ਕਰਾ ਦਿੱਤੇ ਅਤੇ ਦੂਏ ਦਿਨ ਬਸ ਉਹ ਅੱਖਾਂ ਮੀਚ ਗਿਆ, ਫਿਰ ਭਜੇ ਫਿਰਨ। ਫਿਰ ਤੁਸੀਂ ਜੀ ਆਓ ਕਹਿੰਦੇ ਵੀ ਇਹ ਤਾਂ ਮੈਂ ਸਮੁੰਦਰੀਕ ਸ਼ਾਸਤਰ ਇਹ ਪੜ੍ਹਿਆ ਹਸਤ ਰੇਖਾ ਗਿਆਨ, ਉਹਦੇ ਵਿੱਚ ਇਹ ਲਿਖਿਆ ਹੋਇਆ ਵੀ ਜੇ ਮੱਥੇ ਦੀ ਰੇਖਾ ਐਸੀ ਹੋਵੇ ਤਾਂ ਫਿਰ ਐਸਾ ਹੁੰਦਾ ਫਲ, ਅਤੇ ਉਹ ਦੇਖ ਦੂ ਕਿ ਮੈਂ ਕਹਿ ਦਿੱਤਾ ਔਰ ਮੈਨੂੰ ਕੋਈ ਅੰਤਰਜਾਮ ਤਾਂ ਨਹੀਂ ਹੈ, ਮੈਨੂੰ ਕੋਈ ਪਤਾ ਨਹੀਂ ਵੀ ਇਹਨੇ ਫਲਾਣੇ ਦਿਨ ਮਰਨਾ ਹੈ, ਇਹ ਤਾਂ ਮੈਨੂੰ ਆਪਣਾ ਵੀ ਨਹੀਂ ਪਤਾ ਹੈ ਮਰਨ ਦਾ, ਇਹ ਤਾਂ ਰੇਖਾ ਦੇਖ ਕੇ ਮੈਂ ਕਹਿ ਦਿੱਤਾ ਹੈ। ਇਸ ਕਰਕੇ ਉਹ ਜਿਹਨੇ ਪੁਸਤਕ ਲਿਖਿਆ ਉਹਨੂੰ ਇਹਨੇ ਦੇਖਿਆ, ਉਹਨੇ ਇਹ ਦੇਖ ਦਿੱਤਾ, ਉਸ ਅਨੁਸਾਰ ਮੈਂ ਕਹਿ ਕੁਝ ਦਿੱਤਾ। ਸੋ ਇਸ ਤਰ੍ਹਾਂ ਜਾਣੀ ਉਹ ਰੇਖਾ ਰਾਹੀਂ ਸਭ ਕੁਝ ਪਤਾ ਚੱਲਦਾ, ਕੋਈ ਪੈਰਾਂ ਦੀਆਂ ਰੇਖਾ ਵੀ ਹੁੰਦੀਆਂ ਉਹਨਾਂ ਦਾ ਵੀ ਫਲਾ ਦੇਖ ਦੇਖ ਕੇ ਦੱਸਿਆ ਹੁੰਦਾ ਹੈ। ਅਸੀਂ ਆਪਣੇ ਵੀ ਸਥਾਨ 'ਤੇ ਪਿਆ ਪੁਸਤਕ ਜਾਂ ਜੇ ਕਿਸੇ ਨੂੰ ਹੈ ਅੰਦਰਲੀ ਚਾਹਨਾ ਤਾਂ ਉਹ ਦੇਖ ਕੇ ਇਹਦਾ ਗਿਆਨ ਲੈ ਸਕਦਾ ਹੈ। ਬਟ ਨਹੀਂ ਥੋੜ੍ਹਾ ਥੋੜ੍ਹਾ ਲਿਆ ਇਸ ਤਰ੍ਹਾਂ ਰੋ ਵਿਚਾਰ ਇਸ ਤਰ੍ਹਾਂ ਜਾਣੀ ਇਹ ਸਾਮੂਰਿਕ ਸ਼ਾਸਤਰ ਜਿਹੜਾ ਹਸਰੇਖਾ ਗਿਆਨ ਵਾਲਾ ਪੁਸਤਕ ਹੈ ਇਹਨੇ ਪੜ੍ਹਿਆ ਹੋਇਆ ਦੇਖਿਆ ਹੈ, ਚੰਗੀ ਤਰ੍ਹਾਂ ਘੋਖਿਆ ਪੜਤਾਲਿਆ ਹੋਇਆ ਸੀ। ਸੁੰਦਰ ਪਦ ਅਰਬਿੰਦ ਨਿਹਾਰਾ ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਦਾ ਪਹਿਲਾਂ ਇਹਨੇ ਦੁਰਗੇ ਦਾਸ ਬ੍ਰਹਮਣ ਨੇ ਜਿਹੜਾ ਸੋਹਣਾ ਕਵਲ ਵਰਗਾ ਚਰਨ ਵੇਖਿਆ ਹੈ। ਜਿਨਕੇ ਹੁਤੋ ਸੋ ਪਦਮ ਅਕਾਰਾ ਗੁਰੂ ਅਮਰਦਾਸ ਸਾਹਿਬ ਦੇ ਚਰਨ ਨਾਂ ਦੇ ਵਿੱਚ ਕਹਿੰਦੇ ਕਵਲ ਦਾ ਚਿੰਨ ਸੀ, ਜਾਨੀ ਕਵਲ ਦੀ ਰੇਖਾ ਬਣੀ ਹੋਈ ਸੀ। ਵਿਖਿਓ ਦੂਰ ਤੇ ਪੁਨ ਟਿਗ ਆਇਓ ਪਹਿਲਾਂ ਤਾਂ ਦੂਰੋਂ ਕਹਿੰਦੇ ਕਵਲ ਦੀ ਰੇਖਾ ਦੇਖੀ ਹੈ, ਫਿਰ ਕੋੜ ਚੱਲਿਆ ਆ ਇਹ ਦੁਰਗਾ ਲਾਸ ਬ੍ਰਾਹਮਣ ਨੀਕੀ ਰੀਤ ਬਹਰ ਦਰਸਾਇਓ ਫਿਰ ਤਾਂ ਚੰਗੀ ਰੀਤੀ ਨਾਲ ਕਹਿੰਦੇ ਦੁਬਾਰਾ ਦੇਖਿਆ, ਜਾਨ ਨੀਜ ਲਾ ਕੇ ਦੇਖਿਆ ਵੀ ਹਾਂ ਇਹ ਕਵਲ ਦੀ ਰੇਖਾ ਇਹਨਾਂ ਦੇ ਬਣੇ ਹੋਈ ਹੈ ਚਰਨ ਵਿੱਚ। ਹਿਰਦੇ ਵਿਚਾਰ ਹੈ ਤਰਤ ਅਨੇਕਾ ਹਾਂ ਕਹਿੰਦੇ ਆਪਣੇ ਹਿਰਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਦਲੀਲਾਂ ਜੀਆਂ ਕਰਕੇ ਵਿਚਾਰਾਂ ਕਰਦਾ ਹੈ। ਇਹ ਉੱਤਮ ਲੱਛਣ ਪਗ ਏਕਾ ਇਹ ਜਿਹੜੇ ਬਜ਼ੁਰਗ ਹਨ ਇਹਨਾਂ ਦੇ ਚਰਨ ਦੇ ਵਿੱਚ ਬਹੁਤ ਚੰਗਾ ਇੱਕ ਲੱਛਣ ਹੈ, ਇਹ ਬੜੀ ਸੋਹਣੀ ਰੇਖਾ ਇਹਨਾਂ ਦੇ ਪੈਰ ਵਿੱਚ। ਸ੍ਰੀ ਪਤ ਬ੍ਰਿਬਿਸ਼ਨ ਭਏ ਅਵਤਾਰਾ ਇਹ ਰੇਖਾ ਤਾਂ ਇਉਂ ਹੀ ਪ੍ਰਤੀਤ ਹੁੰਦਾ ਵੀ ਜਾਂ ਤਾਂ ਜੋ ਮਾਇਆ ਦੇ ਮਾਲਕ ਭਗਵਾਨ ਵਿਸ਼ਨੂੰ ਉਹਦਾ ਇਹ ਅਵਤਾਰ ਹੋ ਗਏ ਹਨ। ਕਿਦੋਂ ਚੱਕਰਵਰਤੀ ਨਿਰਿਪ ਭਾਰਾ ਜਾਂ ਕਹਿੰਦੇ ਵੀ ਇਹ ਜਿਵੇਂ ਕੋਈ ਭਾਰੀ ਚੱਕਰਵਰਤੀ ਹੋਵੇ ਉਹਦੇ ਚਰਨ ਵਿੱਚ ਰੇਖਾ ਹੁੰਦੀ ਹੈ ਜਾਂ ਵਿਸ਼ਨੂੰ ਦੇ ਚਰਨ ਵਿੱਚ ਕਵਲ ਦੀ ਰੇਖਾ ਹੁੰਦੀ ਹੈ। ਇਨ ਦੋਇਨ ਬਿਨ ਅਪਰ ਨਾ ਕੋ, ਇਹਨਾਂ ਦੋਹਾਂ ਤੋਂ ਬਗੈਰ ਕਹਿੰਦੇ ਹੋਰ ਦੇ ਕਿਸੇ ਚਰਨ ਵਿੱਚ ਕਵਲ ਦੀ ਰੇਖਾ ਨਹੀਂ ਹੁੰਦੀ ਹੈ। ਪਦਮ ਰੇਖ ਇਮ ਧਾਰਹ ਦੋ, ਜਿਸ ਤਰ੍ਹਾਂ ਇਹ ਆਪਣੇ ਚਰਨਾਂ ਵਿੱਚ ਕਵਲ ਦੀ ਰੇਖਾ ਧਾਰਨ ਕਰ ਰਹੇ ਹੈ, ਇਹ ਤਾਂ ਜਾਂ ਚੱਕਰਵਰਤੀ ਦੇ ਚਰਨ ਵਿੱਚ ਹੁੰਦੀ ਹੈ ਜਾਂ ਭਗਵਾਨ ਵਿਸ਼ਨੂੰ ਦੇ ਚਰਨਾਂ ਵਿੱਚ ਰੇਖਾ ਹੁੰਦੀ ਹੈ। ਪੌਡੇ ਸੁਪਤ ਰਹੇ ਤਿਹ ਜਾਵਦ, ਜਿੰਨਾ ਚਿਰ ਤੱਕ ਗੁਰੂ ਅਮਰਦਾਸ ਸਾਹਿਬ ਜੀ ਆਰਾਮ ਕਰਦੇ ਹੋਏ ਧਰਤੀ ਤੇ ਲੇਟੇ ਰਹੇ ਵਿਰਾਜਤ ਦਿਜਬਰ ਤਾਵਦ, ਬ੍ਰਹਮਣ ਵੀ ਇਸੇ ਤਰ੍ਹਾਂ ਰੇਖਾ ਸੰਧੀ ਬੈਠਾ ਹੋਇਆ ਵਿਚਾਰਾਂ ਕਰਦਾ ਰਿਹਾ ਵੀ ਵੇਖੋ ਉਮਰ ਵੱਡੀ ਹੋ ਗਈ ਹੈ, ਰੇਖਾ ਦਾ ਇਹਨਾਂ ਨੂੰ ਫਲ ਨਹੀਂ ਮਿਲਿਆ, ਇਹ ਤਾਂ ਚੱਕਰਵਰਤੀ ਪਾਤਸ਼ਾਹ ਹੋਣੇ ਚਾਹੀਦੇ ਸੀ। ਨਿਸ਼ਾਨੀ ਛੰਦ ਜਾਗ ਉੱਠੇ ਸ੍ਰੀ ਅਮਰ ਜੀ, ਇਹਨੇ ਨੂੰ ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਜਾਗ ਉੱਠੇ ਨੇ, ਚੱਲਬੇ ਕਰ ਤਿਆਰੀ, ਅੱਗੇ ਕਹਿੰਦੇ ਵਾਪਸ ਚੱਲਣ ਵਾਸਤੇ ਘਰ ਵੱਲ ਨੂੰ ਤਿਆਰੀ ਕਰ ਲਈ। ਵਿਪਰ ਨਿਕਟ ਬੈਠਤ ਪਾਇਓ, ਇਹਦੇ ਜਿਹੜਾ ਬ੍ਰਾਹਮਣ ਹੈ ਕਹਿੰਦੇ ਕੋਲ ਆ ਕੇ ਬੈਠਿਆ ਹੋਇਆ, ਦੇਖਤ ਹਿਤ ਧਾਰ ਗੁਰੂ ਅਮਰਦਾਸ ਸਾਹਿਬ ਜੀ ਚਰਨਾਂ ਵਿੱਚ ਉਹਦੀ ਕਵਲ ਦੀ ਰੇਖਾ ਬੜਾ ਪ੍ਰੇਮ ਧਾਰ ਕੇ ਨੀਝ ਨਾਲ ਲਾਲ ਕੇ ਵੇਖਦਾ ਹੈ। ਲੱਗੇ ਦੇਣ ਤਬ ਦੱਛਣਾ, ਗੁਰੂ ਅਮਰਦਾਸ ਸਾਹਿਬ ਜੀ ਉਸ ਵੇਲੇ ਇਸ ਨੂੰ ਕੁਝ ਮਾਇਆ ਦੇਣ ਲੱਗੇ ਹਨ, ਜੂ ਇਹ ਲੀਜੈ ਵੀ ਆ ਕੁਝ ਮਾਇਆ ਤੂੰ ਸਾਡੇ ਕੋਲੋਂ ਲੈ ਲਾ ਬ੍ਰਾਹਮਣਾ, ਸਾਧ ਸਾਧ ਤੁਝ ਕੋ ਆਹੈ, ਤੈਨੂੰ ਬਈ ਸ਼ਾਬਾਸ਼, ਤੈਨੂੰ ਬਈ ਸ਼ਾਬਾਸ਼ ਹੈ, ਇਮਹੀ ਨਿਤ ਕੀਜ ਇਸੇ ਤਰ੍ਹਾਂ ਵੀ ਤੂੰ ਆਏ ਗਏ ਜਿਹੜੀਆਂ ਜਾਤੂਆਂ ਦੀ ਸੇਵਾ ਟਹਿਲ ਕਰਿਆ ਕਰ, ਉਹਨਾਂ ਨੂੰ ਵਿਸਰਾਮ ਦਿਆ ਕਰ, ਵੀ ਸ਼ਾਬਾਸ਼ ਕਰਦਾ ਹੈ ਤੂੰ। ਉਤਰਹ ਸੰਗੀ ਗੰਗ ਕੇ, ਕਿਉਂਕਿ ਜਿੰਨੇ ਗੰਗਾ ਤੇ ਯਾਤਰਾ ਕਰਨ ਵਾਲੇ ਵੀ ਤੇਰੇ ਘਰੇ ਆ ਕੇ ਉਤਰਦੇ, ਪਾਵੇ ਵਿਸਰਾਮਾ, ਆ ਤੇਰੇ ਘਰੇ ਆ ਕੇ ਆਰਾਮ ਪਾਉਂਦੇ ਹਨ। ਪਾਵਨ ਕੋ ਪਾਵਨ ਕਰ ਹੈ, ਇਹਦੇ ਨਾਲ ਵੀ ਤੈਨੂੰ ਵੀ ਬੜਾ ਲਾਭ ਹੁੰਦਾ, ਜਿਹੜੇ ਪਾਵਨ ਕੀ ਚਰਨ ਉਹਨਾਂ ਨੂੰ ਪਾਉਣਾ ਕਰਦੇ, ਪਾਵਨ ਹੋਏ ਧਾਮ, ਇਸ ਕਰਕੇ ਵੀ ਤੇਰਾ ਜਿਹੜਾ ਘਰ ਹੈ ਉਹ ਯਾਤਰੂਆਂ ਦੇ ਚਰਨ ਪਾਉਣ ਕਰਕੇ ਪਾਵਨ ਹੋ ਜਾਂਦਾ, ਪਵਿੱਤਰ ਹੋ ਜਾਂਦਾ ਹੈ। ਵਿਪਰ ਦੀਨ ਬਨ ਬਿਨੈ ਭਨ, ਇੱਧਰ ਜਿਹੜਾ ਬ੍ਰਾਹਮਣ ਹੈ ਬੜਾ ਆਇਨ ਮਾਣਾ ਜਾਂ ਗਰੀਬ ਜਿਹਾ ਬਣ ਕੇ ਬੇਨਤੀ ਕਹਿਣ ਲੱਗਿਆ, ਮੈਂ ਅਬ ਨਹਿ ਲਿਓ, ਇਹ ਅਮਰਦਾਸ ਸਾਹਿਬ ਜੀ ਹੁਣੀ ਮੈਂ ਮਾਇਆ ਲੈਂਦਾ ਹਾਂ, ਜਬ ਸਮਰੱਥ ਹੋਵੋ ਮਹਾਂ, ਜਿਸ ਵੇਲੇ ਤੁਸੀਂ ਬੜੇ ਭਾਰੀ ਸਮਰੱਥਾ ਵਾਲੇ ਬੜੇ ਤਾਕਤ ਵਾਲੇ ਹੋ ਗਏ, ਸ਼ਕਤੀਆਂ ਸੰਪੰਨ ਹੋ ਗਏ, ਤਬ ਲੈਣ ਕਰੇ, ਤਦੋਂ ਫਿਰ ਮਾਰਾ ਮੈਂ ਮੂੰਹ ਮੰਗਿਆ ਤੁਹਾਥੋਂ ਲੈਣਾ ਕਰਾਂਗਾ। ਅਬ ਮੁਜਸੋ ਕਹਿ ਦੀਜੀਏ ਹੈ, ਅਮਰਦਾਸ ਸਾਹਿਬ ਜੀ ਹੁਣੇ ਮੈਨੂੰ ਕਹਿੰਦੇ ਬਚਨ ਕਹਿ ਦਈਏ, ਬਾਛਤ ਹਮ ਦੈ ਹੈ, ਜਦੋਂ ਵੀ ਅਸੀਂ ਬਹੁਤ ਸਮਰੱਥ ਹੋ ਗਏ ਉਸ ਵੇਲੇ ਤੈਨੂੰ ਮਨ ਭਾਉਂਦਾ ਦੇਵਾਂਗਾ, ਮੂੰਹ ਮੰਗਿਆ ਦੇਵਾਂਗੇ। ਤਬ ਚੇਤਾ ਇਸ ਸਮੇਂ ਕੋ, ਜਦੋਂ ਮਹਾਰਾਜ ਜਿਹੜਾ ਇਹ ਆਹ ਸਮਾਂ ਤੁਸੀਂ ਮਹਾਨ ਬਣ ਗਏ ਉਦੋਂ ਯਾਦ ਰੱਖ ਲਿਓ, ਹਮ ਆਨ ਮਿਲਿਆ ਹੈ, ਮੈਂ ਮਹਾਰਾਜ ਤੁਹਾਨੂੰ ਆਪੇ ਆ ਕੇ ਮਿਲੂੰਗਾ ਜਦੋਂ ਤੁਸੀਂ ਮਹਾਨ ਬਣ ਗਏ। ਸੁਣ ਸ੍ਰੀ ਅਮਰ ਬਖਾਨੇ, ਆਏ ਬ੍ਰਾਹਮਣ ਤੋਂ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ, ਕੈਸੇ ਤੁਵ ਜਾਨੀ, ਵੀ ਅਸੀਂ ਵੀ ਮਹਾਨ ਹੋਵਾਂਗੇ ਚੱਕਰਵਰਤੀ ਪਾਤਸ਼ਾਹ ਬਣਾਂਗੇ, ਤੂੰ ਕਿਵੇਂ ਗੱਲ ਜਾਣ ਲਈ ਹੈ, ਕੈਸੇ ਐਸ਼ਰਜ ਹੋਏ ਕੈ, ਹਾਂ ਕਿਸ ਤਰ੍ਹਾਂ ਸਾਡੇ ਘਰ ਦੇ ਵਿੱਚ ਬੜਾ ਭਾਰੀ ਧਨ ਪਦਾਰਥ ਹੋਵੇਗਾ, ਕਰ ਸਕਲ ਬਖਾਨੀ, ਇਹ ਵੀ ਪੰਡਤਾ ਸਾਰੀ ਗੱਲਬਾਤ ਖੋਲ ਕੇ ਸਾਨੂੰ ਤੂੰ ਦੱਸ ਕੈ, ਜਿਜ ਭਾਖਿਓ ਤੁਮ ਪਦ ਪਦਮ, ਹਾਂ ਬ੍ਰਹਮਣ ਦੁਰਗਾ ਦਾਸ ਕਹਿੰਦਾ ਮਹਾਰਾਜ ਤੁਹਾਡੇ ਚਰਨਾਂ ਵਿੱਚ ਕਵਲ ਦੀ ਰੇਖਾ ਹੈ, ਪਦਮਾ ਪਤ ਜੈਸੇ, ਜਿਵੇਂ ਭਗਵਾਨ ਵਿਸ਼ਨੂੰ ਦੇ ਚਰਨਾਂ ਵਿੱਚ ਕਵਲ ਦੀ ਰੇਖਾ ਹੁੰਦੀ ਉਸ ਤਰ੍ਹਾਂ ਦੇ ਤੁਹਾਡੇ ਚਰਨ ਵਿੱਚ ਇਹ ਰੇਖਾ ਹੈ। ਅਤ ਉੱਤਮ ਲੱਛਣ ਇਹੀ, ਆ ਕਹਿੰਦੇ ਇਹੀ ਜਿਹੜਾ ਸਭ ਤੋਂ ਉੱਤਮ ਚਿੰਨ ਹੈ, ਫਲ ਭਾਇਓ ਨਾ ਕੈਸੇ, ਫਿਰ ਮੈਂ ਵਿਚਾਰਾਂ ਵੀ ਬੈਠਾ ਕਰ ਰਿਹਾ ਵੀ ਇਹਦਾ ਫਲ ਕਿਸ ਤਰ੍ਹਾਂ ਨੀ ਹੋਇਆ ਹੁਣ ਤੱਕ, ਤਉ ਅਗਾਰੀ ਹੋਏ ਗੋ, ਵੀ ਗੁਰੂ ਅਮਰਦਾਸ ਸਾਹਿਬ ਜੀ ਇਹ ਜਿਹੜੀ ਕਵਲ ਦੀ ਰੇਖਾ ਤੁਹਾਡੇ ਚਰਨਾਂ ਵਿੱਚ ਨੇ ਇਹਦਾ ਫਲ ਤੁਹਾਨੂੰ ਜ਼ਰੂਰ ਹੋਊਗਾ, ਪ੍ਰਭ ਜੋਤ ਮਿਲਿਆ ਹੈ, ਤੁਸੀਂ ਤਾਂ ਪਰਮੇਸ਼ਰ ਦੀ ਜੋਤ ਵਿੱਚ ਮਿਲ ਜਾਓਗੇ, ਫਲ ਹੋਊਗਾ ਤੁਹਾਨੂੰ। ਚੱਕਰ ਵਰਤ ਰਾਜਾ ਕਿਦਾਂ। ਤੁਸੀਂ ਚੱਕਰ ਵਰਤੀ ਪਾਤਸ਼ਾਹ ਬਣ ਜੋ, ਸਾਰੀ ਦੁਨੀਆਂ ਦੇ ਰਾਜ ਪਾਤਸ਼ਾਹ ਬਣੋਗੇ। ਕਿਸ ਕਾਲ ਬਣਾ ਹੈ? ਹਾਂ, ਕਿਸੇ ਨਾ ਕਿਸੇ ਸਮੇਂ ਵਿੱਚ ਤੁਸੀਂ ਜ਼ਿੰਦਗੀ ਵਿੱਚ ਜ਼ਰੂਰ ਚੱਕਰ ਵਰਤੀ ਪਾਤਸ਼ਾਹ ਬਣੋਗੇ, ਸਾਰੀ ਦੁਨੀਆਂ ਤੇ ਤੁਹਾਡਾ ਰਾਜ ਭਾਗ ਹੋਊਗਾ। ਨਿਰਸੰਸੈ ਮਮ ਬਾਰਤਾ। ਇਹ ਗੁਰੂ ਅਮਰਦਾਸ ਸਾਹਿਬ ਜੀ ਜਿਹੜੀ ਮੇਰੀ ਗੱਲਬਾਤ ਕਹੀ ਹੈ, ਬਿਨਾਂ ਸੰਸੇ ਤੋਂ ਇਹ ਜ਼ਰੂਰ ਹੋ ਜਾਊਗੀ। ਨਿਸ਼ਚੈ ਕਰ ਲੀਜੈ। ਮਾਰਾ ਬਿਲਕੁਲ ਹਿਰਦੇ ਵਿੱਚ ਭਰੋਸਾ ਯਕੀਨ ਕਰ ਲਈਏ, ਮੈਂ ਝੂਠ ਨਹੀਂ ਬੋਲਦਾ ਹਾਂ। ਐਸ਼ਵਰਜ ਹੋਏ ਤਾਂ ਜਾਚ ਹਾਂ। ਹਾਂ, ਇਸੇ ਮਹਾਰਾਜ ਜਦੋਂ ਤੁਹਾਡੇ ਕੋਲ ਧਨ ਪਦਾਰਥ ਹੋਇਆ, ਤਦੋਂ ਮੈਂ ਕੋਲ ਤੁਹਾਡੋਂ ਮੰਗਾਂਗਾ। ਤਬ ਹੂੰ ਤੁਮ ਦੀਜੈ। ਫਿਰ ਮਹਾਰਾਜ ਉਸ ਵੇਲੇ ਮਨ ਪਾਉਂਦਾ, ਮਨਮੋਹ ਮੰਗਿਆ ਮੈਨੂੰ ਦੇ ਦੇਣਾ। ਸੁਣ ਪ੍ਰਸੰਨ ਚਿਤ ਅਤ ਭਏ। ਹਾਂ, ਇਸ ਤਰ੍ਹਾਂ ਸੁਣ ਕੇ ਬ੍ਰਹਮਣ ਤੋਂ ਚਿਤ ਵਿੱਚ ਬਹੁਤੇ ਪ੍ਰਸੰਨ ਜੇ ਹੋ ਗਏ। ਵਾਹ ਬਜ ਸਾਚਾ। ਇਹ ਬ੍ਰਾਹਮਣਾ ਤੇਰਾ ਬਚਨ ਸੱਚਾ ਹੀ ਹੋਵੇ। ਮਿਲੋ ਹਮੈ ਤਬ ਆਨਕੈ। ਹੋਵੇ ਤੇਰਾ ਬਚਨ ਸੱਚਾ ਹੋ ਗਿਆ, ਤੂੰ ਵੀ ਆ ਕੇ ਸਾਨੂੰ ਮਿਲ ਪਈ। ਲਿਹੋ ਜੋ ਕਰ ਜਾਚਾ। ਜਿਹੜੀ ਤੂੰ ਮੰਗ ਕਰੇਗਾ ਉਹੀ ਸਾਥੋਂ ਵੀ ਲੈ ਲਈ, ਅਸੀਂ ਦੇ ਦਿਆਂਗੇ ਤੈਨੂੰ। ਕਹਿ ਦਿਜ ਸੋ ਮਾਰਗ ਚਲੇ। ਇਸ ਤਰ੍ਹਾਂ ਦੀ ਗੱਲਬਾਤ ਕਹਿ ਕੇ ਦੁਰਗਾ ਦਾਸ ਬ੍ਰਹਮਣ ਨੂੰ ਰਸਤੇ ਵਿੱਚ ਚੱਲ ਪਏ। ਆਵਨ ਕੋ ਧਾਮ, ਆਪਣੇ ਘਰ ਵੱਲ ਨੂੰ ਆਉਣ ਵਾਸਤੇ। ਇੱਕ ਬ੍ਰਹਮਚਾਰੀ ਬੇਸ ਮਹ, ਬ੍ਰਹਮਚਾਰੀਆਂ ਦੇ ਲਿਬਾਸ ਵਿੱਚ ਭੇਖ ਵਿੱਚ। ਜਿਹ ਮਤ ਅਬਿਰਾਮਾ, ਇਹਦੀ ਜਿਹੜੀ ਅਕਲ ਵੱਧ ਹੈ ਬੜੀ ਸੁੰਦਰ ਹੈ, ਜਾਣੀ ਸਿਆਣੀ ਬੁੱਧ ਵਾਲਾ ਅਕਲ ਵਾਲਾ ਹੈ। ਮਿਲਿਓ ਸੰਗ ਸ੍ਰੀ ਅਮਰ ਕੇ। ਐਸਾ ਬ੍ਰਹਮਚਾਰੀ ਜਿਹੜਾ ਸਾਧੂ ਹੈ, ਗੁਰੂ ਅਮਰਦਾਸ ਸਾਹਿਬ ਜੀ ਦੇ ਨਾਲ ਆ ਮਿਲਿਆ ਹੈ। ਇਹ ਬਚਨ ਬਿਲਾਸਾ, ਬੜੇ ਆਨੰਦਮਈ ਬਚਨ ਕੀਤੇ ਉਸਨੇ। ਚਲਤ ਪੰਥ ਸੁਭ ਕਥਾ ਪ੍ਰਭ, ਰਸਤੇ ਵਿੱਚ ਚੱਲਦਿਆਂ ਸੋਹਣੀ ਜਿਹੜੀ ਕਥਾ ਪਰਮੇਸ਼ਰ ਦੀ ਹੈ। ਬਹੁ ਭਾਂਤ ਪ੍ਰਕਾਸ਼ਾ, ਬ੍ਰਹਮਚਾਰੀ ਪੜ੍ਹਿਆ ਲਿਖਿਆ ਸੀ, ਤਰ੍ਹਾਂ ਤਰ੍ਹਾਂ ਦੀ ਇਹਨੇ ਕਥਾ ਸੁਣਾਈ ਹੈ ਪ੍ਰਗਟ ਹੀ। ਸਰਬ ਦਿਵਸ ਸੰਗੀ ਰਹੇ, ਇਸ ਤਰ੍ਹਾਂ ਸਾਰਾ ਦਿਨ ਆਪੋ ਵਿੱਚ ਹੀ ਸੰਗੀ ਸਾਥੀ ਦੇ ਇਕੱਠਿਆਂ ਰਹੇ। ਉਤਰੇ ਇੱਕ ਥਾਨ, ਜਦੋਂ ਸ਼ਾਮ ਜੀ ਹੋ ਗਈ ਇੱਕੋ ਥਾਂ ਇਕੱਠੇ ਹੀ ਉਤਰ ਪਏ ਹਨ। ਗਮਨੇ ਬਹਰ ਪ੍ਰਭਾਤ ਕੋ, ਜਦੋਂ ਸਵੇਰ ਹੋਇਆ ਹੀ ਹੈ ਫਿਰ ਦੋਵੇਂ ਇਕੱਠੇ ਚੱਲ ਪਏ। ਹਿਤ ਦਹੂਨ ਠਾਨਾ, ਹਾਨੇ ਆਪੋ ਵਿੱਚ ਹੀ ਇੱਕ ਦੂਸਰੇ ਨਾਲ ਬੜਾ ਪ੍ਰੇਮ ਪਿਆਰ ਕੀਤਾ। ਜਾਵਦ ਆਏ ਸਦਨ ਨਿਜ, ਜਦੋਂ ਤੱਕ ਕਹਿੰਦੇ ਘਰ ਦੇ ਵਿੱਚ ਹੀ ਆਏ। ਤਾਵਦ ਰਹਿ ਸੰਗਾ, ਉਨਾ ਚਿਰ ਜਿਹੜਾ ਬ੍ਰਹਮਚਾਰੀ ਹੈ ਮਹਾਰਾਜ ਦੇ ਨਾਲ ਹੀ ਰਿਹਾ ਹੈ। ਖਾਣ ਪਾਨ ਇਕੱਠੋ ਕਰ ਹੈ, ਘਰ ਦੇ ਵਿੱਚ ਵੀ ਆ ਕੇ ਜਿਹੜਾ ਭੋਜਨ ਪ੍ਰਸ਼ਾਦਾ ਇਕੱਠੇ ਹੀ ਛਕਣਾ ਛਕਾਉਣਾ ਕਰਦੇ। ਸਿਮਰਤ ਉਰ ਗੰਗਾ, ਹਾਂ ਇਸ ਤਰ੍ਹਾਂ ਜਿਹੜੀ ਗੰਗਾ ਨੂੰ ਚੇਤੇ ਕਰ ਰਹੇ ਹੈ ਵੀ ਜਿਹੜੀ ਹਿੱਤੈ ਮਹਾਰਾਜ ਨੇ ਸਵਾਂਗ ਧਾਰਿਆ ਹੋਇਆ ਵੀ ਭਾਵੇਂ ਗੰਗਾ ਤੇ ਜਿੰਨੇ ਮਰਜ਼ੀ ਜਾ ਜੇ, ਪੂਰਾ ਗੁਰੂ ਨਹੀਂ ਧਾਰਦਾ ਉਹਨਾਂ ਚ ਕਲਿਆਣ ਨਹੀਂ ਹੁੰਦੀ ਹੈ। ਜਿਹੜਾ ਪੂਰਾ ਗੁਰੂ ਹੈ ਉਹੀ ਸਭ ਤੋਂ ਮਹਾਨ ਹੈ। ਗੰਗਾ ਨਹੀਂ ਮਹਾਨ, ਵੀਹ ਵਾਰੀ ਜਾਣ ਤੋਂ ਵੀ ਪੂਰੇ ਗੁਰੂ ਦੀ ਤੁਲਤਾ ਨਹੀਂ ਹੈ। ਉਹ ਜਣਾ ਰਹੇ ਆਪ ਜੀ ਇਸ ਤਰ੍ਹਾਂ ਸਵਾਂਗ ਕਰਕੇ ਘਰ ਆਪਣੇ ਸ੍ਰੀ ਅਮਰ ਜੂ। ਇਧਰ ਗੁਰੂ ਅਮਰਦਾਸ ਸਾਹਿਬ ਜੀ ਆਪਣੇ ਘਰ ਦੇ ਵਿੱਚ ਆਨਿਓ ਬ੍ਰਹਮਚਾਰੀ, ਜਿਹੜਾ ਬ੍ਰਹਮਚਾਰੀ ਸਾਧੂ ਇਹਨੂੰ ਆਪਣੇ ਘਰ ਵਿੱਚ ਹੀ ਲੈ ਆਉਂਦਾ ਹੈ। ਸਾਦਰ ਖਾਨ ਰੂਪਾਨ ਕੋ, ਬੜੇ ਸਤਿਕਾਰ ਨਾਲ ਕਹਿੰਦੇ ਛਕਣ ਛਕਾਉਣ ਖਾਣ ਪੀਣ ਵਾਸਤੇ। ਦੀਨਸ ਹਿਤ ਧਾਰੀ, ਪ੍ਰੇਮ ਧਾਰ ਕੇ ਇਸ ਬ੍ਰਹਮਚਾਰੀ ਨੂੰ ਦਿੱਤਾ ਹੈ। ਭਈ ਨਿਸ਼ਾ ਹਿਤ ਸੈਨ ਕੇ, ਜਦੋਂ ਰਾਤ ਹੋਏ ਆਈ ਹੈ ਉਸ ਵੇਲੇ ਬਰਾਜਣ ਵਾਸਤੇ ਸੌਣ ਵਾਸਤੇ। ਉਪਚ ਆਰੂਡੇ, ਉੱਪਰ ਆਰੂਡੇ ਕਹਿੰਦੇ ਜਿਹੜਾ ਮਕਾਨ ਉਹਦੇ ਉੱਪਰ ਚੜ ਗਏ, ਜਾਣੀ ਕੋਠੇ ਤੇ ਚੜ ਗਏ ਹਨ। ਕਰਹਿ ਦੀਨ ਸਹਿਤ ਧਾਰੀ, ਕੀ ਕਰੀ ਜਾਣਾ। ਰੂਡੇ ਕਰ ਹੈ ਪਰਸ ਪਰ ਬਾਰਤਾ ਉੱਤੇ ਕੋਠੇ ਦੇ ਚੜੇ ਹੋਏ ਆਪੋ ਵਿੱਚ ਗੱਲਾਂ ਬਾਤਾਂ ਕਰ ਕਰਾ ਰਹੇ ਅੰਤਰਗਤ ਗੂਡੇ ਜਿਹੜੀਆਂ ਅੰਦਰਲੀ ਗਤੀ ਦੀਆਂ ਆਪਣੀਆਂ ਗੁੱਝੀਆਂ ਗੱਲਾਂ ਭਾਵ ਦਿਲ ਦੀਆਂ ਗੁੱਝੀਆਂ ਗੱਲਾਂ ਵੀ ਕਰ ਰਹੇ ਆਪੋ ਬਿਜੀ ਕਿਸ ਪ੍ਰਸੰਗ ਪਰ ਬਾਰਤਾ ਕਿਸੇ ਪ੍ਰਸੰਗ ਦੇ ਉੱਪਰ ਹੀ ਕਹਿੰਦੇ ਜਿਹੜੀ ਗੱਲਬਾਤ ਹੈ ਬੋਲਿਓ ਬ੍ਰਹਮਚਾਰੀ ਜਿਹੜਾ ਬ੍ਰਹਮਚਾਰੀ ਸਾਧੂ ਹੈ ਬੋਲਿਆ ਚੱਲਿਆ ਗੁਰੂ ਤੁਮਾਰੋ ਕਵਨ ਹੈ ਪੁੱਛਣ ਲੱਗਿਆ ਇਹ ਅਮਰਦਾਸ ਜੀ ਤੁਹਾਡਾ ਗੁਰੂ ਕਿਹੜਾ ਹੈ ਕਿਮ ਦੀਖਿਆ ਧਾਰੀ ਇਸ ਤਰ੍ਹਾਂ ਗੁਰੂ ਤੁਸੀਂ ਗੁਰਮੰਤਰ ਲਿਆ ਹੋਇਆ ਹੈ ਸੁਣ ਸ੍ਰੀ ਅਮਰ ਬਖਾਨਿਓ ਸੁਣ ਕੇ ਬ੍ਰਹਮਚਾਰੀ ਸਾਧੂ ਤੋਂ ਅਮਰਦਾਸ ਸਾਹਿਬ ਜੀ ਨੇ ਕਿਹਾ ਗੁਰੂ ਮੋਹ ਨਾ ਪਾਇਓ ਅਜੇ ਤੱਕ ਮੈਨੇ ਪੂਰਾ ਗੁਰੂ ਪਾਇਆ ਨਹੀਂ ਹੈ ਪ੍ਰਾਪਤ ਨਹੀਂ ਹੋਇਆ ਹੈ ਖੋਜ ਰਹੇ ਬੜੀ ਚਾਹਨਾ ਕਰਕੇ ਅਸੀਂ ਪੂਰੀ ਗੁਰੂ ਨੂੰ ਖੋਜਦੇ ਰਹੇ ਆ ਢੂੰਡਦੇ ਰਹੇ ਆ ਕੋ ਦ੍ਰਿਸ਼ਟ ਨਾ ਆਇਓ ਕਹਿੰਦੇ ਇਸ ਤਰ੍ਹਾਂ ਕੋਈ ਹਰਿਦੁਆਰ ਕਿਤੇ ਵੀ ਹੋਰ ਬਥੇਰੇ ਸਾਧੂ ਸੰਤ ਪੂਰਾ ਗੁਰੂ ਸਾਨੂੰ ਨਿਗਾਹ ਵਿੱਚ ਨਹੀਂ ਆਇਆ ਦਿਸਿਆ ਨਹੀਂ ਨਾ ਦੇਖਿਆ ਕਿਸ ਕੀ ਲਈ ਇਸ ਕਰਕੇ ਅਧੂਰੇ ਬਥੇਰੇ ਸੀ ਤੇ ਇਸ ਕਰਕੇ ਅਧੂਰਿਆਂ ਦੀ ਕਿਸੇ ਦੀ ਅਸੀਂ ਸਿੱਖਿਆ ਨਹੀਂ ਲਈ ਗੁਰਮੰਤਰ ਨਹੀਂ ਲਿਆ ਹੈ ਕਾਚੇ ਗੁਰ ਤੇ ਮੁਕਤ ਨਾ ਹੋਆ ਮੈਂ ਕਰੀ ਨਾ ਸੇਵਾ ਇਸ ਕਰਕੇ ਜਦੋਂ ਪੂਰਾ ਗੁਰੂ ਲੱਭਿਆ ਨਹੀਂ ਹੈ ਫਿਰ ਗੁਰਮੰਤਰ ਕੀ ਲੈਣਾ ਤੇ ਸੇਵਾ ਕੀ ਕਰਨੀ ਇਹ ਤਾਂ ਪੂਰਾ ਗੁਰੂ ਲੱਭੇਗਾ ਫਿਰ ਉਹਨਾਂ ਨੂੰ ਮੰਤਰ ਲਾਂਗਾ ਫਿਰ ਸੇਵਾ ਕਰਾਂਗੇ ਇਸ ਕਰਕੇ ਨਾ ਪੂਰੇ ਗੁਰੂ ਪ੍ਰਾਪਤ ਹੋਇਆ ਨਾ ਵੀ ਕਿਸੇ ਦੀ ਅਸੀਂ ਸੇਵਾ ਕੀਤੀ ਅਸੀਂ ਅਬ ਲਗ ਬਾਛਤ ਹੋ ਰਿਹਾ ਹਾਂ ਹੁਣ ਤੱਕ ਅਸੀਂ ਹਿਰਦੇ ਵਿੱਚ ਚਾਹੁੰਦੇ ਹਾਂ ਕਰ ਹਾਂ ਗੁਰਦੇਵਾ ਜਿਹੜਾ ਗੁਰੂ ਦੇਵਾ ਪ੍ਰਕਾਸ਼ ਕਰਨ ਵਾਲਾ ਹੈ ਨਾ ਗਿਆਨ ਦਾ ਉਹ ਮੈਂ ਧਾਰਨ ਕਰ ਲਵਾਂ ਸੁਨਤ ਦੁਖਿਓ ਅਤ ਚਿਤ ਬਿਖੈ ਹਾਂ ਬ੍ਰਹਮਣ ਜਿਹੜਾ ਬ੍ਰਹਮਚਾਰੀ ਸਾਧੂ ਹੈ ਸੁਣ ਕੇ ਚਿਤ ਵਿੱਚ ਬਹੁਤ ਦੁਖੀ ਹੋਇਆ ਬੋਲਿਓ ਬ੍ਰਹਮਚਾਰੀ ਜਿਹੜਾ ਬ੍ਰਹਮਚਾਰੀ ਸਾਧੂ ਹੈ ਫਿਰ ਬੋਲਿਆ ਔਖਾ ਜਾ ਹੋ ਕੇ ਤਪ ਤੀਰਥ ਬ੍ਰਤ ਘਾਲ ਵੱਡ ਕਹਿੰਦੇ ਮੈਂ ਜਿਹੜੇ ਤਪ ਕੀਤੇ ਸੀ ਜਪ ਕੀਤੇ ਸੀ ਵਰਤ ਰੱਖੇ ਸੀ ਬੜੀ ਘਾਲ ਨਾ ਕੀਤੀ ਸੀ ਵੀ ਵਿਫਲ ਹਮਾਰੀ ਅੱਜ ਤਪ ਤੀਰਥ ਵਰਤ ਘਾਲਣਾ ਮੇਰੀ ਸਾਰੀ ਨਿਸ਼ਫਲ ਹੋ ਗਈ ਹੈ ਮਹਾਸਮਤ ਹੋਏ ਮੈਂ ਕਰੇ ਤਾਂ ਬੜੇ ਥਕੇਵੇਂ ਸਹਿਤ ਹੋ ਕੇ ਔਖਿਆ ਹੋ ਕੇ ਮੈਂ ਜਬ ਤਬ ਤੀਰਥ ਯਾਤਰਾ ਕੀਤੇ ਸੀ ਸਭ ਬਾਦ ਗਵਾਏ ਅੱਜ ਮੈਂ ਸਾਰੇ ਆਪਣੇ ਐਵੇਂ ਵਿਅਰਥੀ ਗਵਾ ਲਏ ਭਾਇਓ ਅਚਾਨਕ ਸਾਥ ਤੁਮ ਕਿਉਂਕਿ ਤੁਹਾਡਾ ਕਹਿੰਦੇ ਅਚਨਚੇਤ ਹੀ ਮੇਰੇ ਨਾਲ ਸਾਥ ਹੋ ਗਿਆ ਸੰਗ ਹੋ ਗਿਆ ਇਮ ਕਹਿ ਪਛਤਾਏ ਇਸ ਤਰ੍ਹਾਂ ਕਹਿ ਕੇ ਬ੍ਰਹਮਚਾਰੀ ਸਾਧੂ ਪਛਤਾਉਂਦਾ ਹੈ ਨਿਗਰੇ ਕੋ ਸੰਗੀ ਭਾਇਓ ਦੇਖ ਲੋ ਮੈਂ ਕਹਿੰਦੇ ਪੜ੍ਹਿਆ ਲਿਖਿਆ ਸਿਆਣਾ ਹੋ ਗਿਆ ਨੁਗਰਿਆਂ ਦਾ ਸੰਗੀ ਸਾਥੀ ਹੋ ਗਿਆ ਕੀ ਖਾਨ ਰੂਪਾਨਾ ਹੈ ਨੁਗਰੇ ਦੇ ਨਾਲ ਮੈਂ ਮਿਲ ਜੁਲ ਕੇ ਖਾਣਾ ਪੀਣਾ ਕਰ ਲਿਆ ਰੇ ਹੱਥਾਂ ਤੋਂ ਪੁੰਨ ਅਕਾਰਥ ਸਭ ਭਏ ਇਸ ਕਰਕੇ ਮੇਰੇ ਤਾਂ ਪੁੰਨ ਕਰਮ ਕੀਤੇ ਸਾਰੇ ਵਿਅਰਥੀ ਹੋ ਗਏ ਮੁਝ ਚਿੰਤ ਮਹਾਨਾ ਮੈਨੂੰ ਤਾਂ ਬੜੀ ਵੀ ਚਿੰਤਾ ਲੱਗੀ ਏ ਮੈਂ ਕੀ ਕਰ ਬੈਠਾ ਬਿਰਧ ਹੋਤ ਲੋ ਇਮ ਰਹੇ ਹਾਂ ਫਿਰ ਇਹਨਾਂ ਨੂੰ ਕਹਿੰਦਾ ਹੈ ਵੀ ਦੇਖੋ ਅਮਰਦਾਸ ਜੀ ਬਿਰਧ ਉਮਰ ਹੋ ਗਈ ਹੈ ਬਿਰਧ ਅਵਸਥਾ ਹੁਣ ਤੱਕ ਵੀ ਐਵੇਂ ਗੁਨਗੁਰੇ ਹੀ ਰਹਿ ਗਏ ਤੁਸੀਂ ਪੂਰਾ ਗੁਰੂ ਨਹੀਂ ਧਾਰਿਆ ਨਹਿ ਗੁਰੂ ਬਣਾਇਓ ਹੱਦ ਹੋ ਗਈ ਤੁਸੀਂ ਪੂਰਾ ਗੁਰੂ ਬਣਾਇਆ ਹੀ ਨਹੀਂ ਗੁਰੂ ਧਾਰਿਆ ਹੀ ਨਹੀਂ ਹੈ ਮਹਾਂਕਰਮ ਖੋਟਾ ਕੀ ਅਮਰਦਾਸ ਤੁਸੀਂ ਬਿਰਧ ਅਵਸਥਾ ਵਿੱਚ ਹੋ ਕੇ ਜੇ ਗੁਰੂ ਨਹੀਂ ਧਾਰਿਆ ਤਾਂ ਬਹੁਤ ਮਾੜਾ ਕੰਮ ਕੀਤਾ ਤੁਸੀਂ ਮਨ ਮਤ ਬਿਸ ਬਿਰ ਮਾਇਓ ਮਨਮਤ ਵਿੱਚ ਹੀ ਚਿਤ ਪਰਚਿਆ ਹੋਇਆ ਹੈ ਚਿਤ ਮੈਂ ਅਤ ਰਿਸ ਕਰਤ ਹਾਂ ਹੀ ਹਾਂ ਇਸ ਤਰ੍ਹਾਂ ਕਹਿੰਦੇ ਜਿਹੜਾ ਬ੍ਰਹਮਚਾਰੀ ਚਿਤ ਵਿੱਚ ਬੜਾ ਗੁੱਸਾ ਜਾ ਕਰਦਾ ਹੋਇਆ ਉੱਠ ਮਾਰਗ ਲੀਨਾ ਮਹਾਰਾਜ ਦੇ ਘਰ ਵਿੱਚ ਨਹੀਂ ਰਿਹਾ ਰਾਤ ਨੂੰ ਉੱਠ ਕੇ ਇਹਨੇ ਰਸਤਾ ਲੈ ਲਿਆ ਰਾਤ ਨੂੰ ਹੀ ਤੁਰ ਪਿਆ ਕਹਿੰਦਾ ਮੈਂ ਨਹੀਂ ਰਹਿੰਦਾ ਨਗੁਰਿਆਂ ਦੇ ਘਰ ਅਮਰਦਾਸ ਪਛਾਤ ਤਿਸ ਗੁਰੂ ਅਮਰਦਾਸ ਪਾਤਸ਼ਾਹ ਸਾਹਿਬ ਜੀਓ ਬ੍ਰਹਮਚਾਰੀ ਦੇ ਜਾਣ ਤੋਂ ਬਾਅਦ ਪਛਤਾਵਨ ਕੀਨਾ, ਪਛੋਤਾਵਾ ਜਾ ਕੀਤਾ ਵੀ ਗੱਲ ਤਾਂ ਠੀਕ ਹੀ ਕਹਿੰਦਾ ਹੈ। ਅਪਰ ਸਰਬ ਹੀ ਸੁਧ ਗਈ, ਹੋਰ ਤਾਂ ਸਾਰੀ ਜਿਹੜੀ ਸੁਰਤ ਬਿਰਤੀ ਹੋਸ਼ ਬੋਸ਼ ਚਲੀ ਗਈ ਹੈ, ਇੱਕ ਹੀ ਲਿਵ ਲਾ ਗਈ, ਇੱਕ ਹੀ ਮਨ ਦੀ ਬਿਰਤੀ ਲੱਗ ਗਈ ਹੈ, ਜੁੜ ਗਈ ਹੈ। ਗੁਰੂ ਮਿਲਹਿ ਕਰ ਲੇਹਿ ਹਾਂ, ਕਹਿੰਦੇ ਵੀ ਪੂਰਾ ਗੁਰੂ ਮਿਲ ਜਾਏ ਤੇ ਉਹਨਾਂ ਦਾ ਗੁਰਮੰਤਰ ਧਾਰਨ ਕਰ ਲਈ, ਉਹਨਾਂ ਨੂੰ ਗੁਰੂ ਬਣਾ ਲਏਗੀ। ਇੱਛਾ ਬਹੁਤ ਜਾਗੀ, ਇਸ ਤਰ੍ਹਾਂ ਦੀ ਹਿਰਦ ਮਨ ਦੇ ਅੰਦਰ ਇੱਛਾ ਬਹੁਤ ਹੀ ਜਾਗ ਆਈ, ਪ੍ਰਗਟ ਹੋਏ ਆਈ। ਪ੍ਰਭ ਆਗੇ ਬੇਨਤੀ ਕਰੀ, ਇਸ ਤਰ੍ਹਾਂ ਰਾਤ ਨੂੰ ਬੈਠਿਆਂ ਪਰਮੇਸ਼ਰ ਅੱਗੇ ਬੇਨਤੀਆਂ ਕੀਤੀਆਂ ਹਨ। ਪੂਰਹ ਮਮ ਆਸਾ, ਇਹ ਪਰਮੇਸ਼ਰ ਵਾਹਿਗੁਰੂ ਜੀ ਪੂਰੇ ਗੁਰੂ ਨੂੰ ਬੁਲਾਉਣ ਦੀ ਮੇਰੀ ਇੱਛਾ ਪੂਰੀ ਕਰ ਦਿਓ। ਦੀਨ ਬੰਦ ਹਰ ਦਇਆ ਨਿਧ, ਹੇ ਵਾਹਿਗੁਰੂ ਜੀ ਗਰੀਬਾਂ ਦੇ ਬੰਧੂ ਹੋ, ਹਰੇ ਭਰੇ ਕਰਨ ਵਾਲੇ ਦਇਆ ਦੇ ਖਜ਼ਾਨਾ ਹੋ। ਲੱਖ ਦਾਸਨ ਦਾਸਾ, ਪਰਮੇਸ਼ਰ ਵਾਹਿਗੁਰੂ ਆਪਣੇ ਦਾਸਾਂ ਦਾ ਦਾਸ ਜਾਣੋ। ਰਾਵਰ ਕੇ ਪਦ ਪਦਮ ਤੇ, ਹੇ ਪਰਮੇਸ਼ਰ ਭਗਵਾਨ ਤੁਹਾਡੇ ਚਰਨਾਂ ਕਮਲਾਂ ਵਿੱਚੋਂ ਨਿਕਸੀ ਸੁਭ ਗੰਗਾ, ਜਿਹੜੀ ਚੰਗੀ ਗੰਗਾ ਇਹ ਵੀ ਨਿਕਲੀ ਪ੍ਰਗਟ ਹੋਈ ਹੈ। ਸੇਵੀ ਮੈਂ ਬਹੁ ਕਾਲ ਲੱਗ, ਪੂਰੇ ਗੁਰੂ ਦੀ ਟੋਨ ਵਿੱਚ ਮੈਂ ਉਹਨੂੰ ਬੜਾ ਸੇਵਨਾ ਕੀਤਾ, ਬੜੀ ਯਾਤਰਾ ਕੀਤੀ ਉਸਤੇ। ਨਿਸ਼ਕਾਮ ਉਮੰਗਾ, ਬਿਨਾਂ ਕਾਮਨਾ ਤੋਂ ਬੜੇ ਇਰਸ਼ਾਦ ਸਹਿਤ, ਅਬ ਸਤਿਗੁਰ ਮੁਝਕੋ ਮਿਲੈ, ਹੇ ਵਾਹਿਗੁਰੂ ਜੇ ਮੈਨੂੰ ਹੁਣ ਪੂਰਾ ਸਤਿਗੁਰੂ ਮਿਲ ਜਾਵੇ, ਸਭ ਹੂੰ ਫਲ ਪਾਊ, ਫਿਰ ਸਾਰੀ ਤੀਰਥ ਯਾਤਰਾ ਕੀਤੀ ਦਾ ਫਲ ਮੈਂ ਪਾ ਲਵਾਂਗਾ। ਅੰਤਰ ਜਾਮੀ ਸਰਬ ਕੇ, ਕਿਉਂਕਿ ਹੇ ਵਾਹਿਗੁਰੂ ਤੂੰ ਤਾਂ ਸਾਰਿਆਂ ਰਿਦਾਂ ਦੀ ਅੰਦਰਲੀਆਂ ਜਾਣਨ ਵਾਲਾ ਅੰਤਰ ਜਾਮੀ ਹੈ। ਕਹਿ ਕਿਸਹਿ ਸੁਣਾਊ, ਹੇ ਵਾਹਿਗੁਰੂ ਤੁਹਾਤੋਂ ਬਗੈਰ ਹੁਣ ਮੈਂ ਕੀ ਕਿਹਨੂੰ ਕਹਿ ਕਹਿ ਕੇ ਸੁਣਾਵਾਂ, ਤੁਸੀਂ ਜਾਣਦੇ ਹੋ। ਚਿੰਤਾ ਚਿੱਤ ਦੇ ਦੀਨ ਹੋਏ, ਹਾਂ ਚਿੱਤ ਵਿੱਚ ਚਿੰਤਾ ਉਹਦੇ ਕਰਕੇ ਬੜੇ ਆਏ ਨਵਾਣੇ ਦੀਨ ਦੁਖੀ ਹੋ ਰਹੇ। ਬੇਨਤੀ ਬਹੁ ਭਾਖੇ, ਪਰਮੇਸ਼ਰ ਅੱਗੇ ਬੜੀਆਂ ਬੇਨਤੀਆਂ ਕਹਿ ਰਹੇ ਆ ਵੀ ਵਾਹ ਪੂਰੇ ਸਤਿਗੁਰੂ ਨੂੰ ਮਿਲਾਓ ਮੈਨੂੰ। ਦਿਵਸ ਨਾ ਬੀਤੇ ਦੁਖਦ ਬਹੁ, ਦਿਨ ਚੜ ਗਿਆ ਕਹਿੰਦੇ ਬਹੁਤ ਦੁਖੀ ਹੋਇਆ, ਦਿਨ ਨੀ ਲੰਘਦਾ ਹੈ। ਔਰ ਗੁਰ ਅਭਿਲਾਖੇ, ਆਪਣੇ ਹਿਰਦੇ ਵਿੱਚ ਪੂਰਾ ਗੁਰੂ ਧਾਰਿਆ ਚਾਹੁੰਦੇ ਹੈ। ਗੰਗਾ ਹਿਰਦੇ ਅਰਾਧ ਤੋਂ, ਕਿਤੇ ਕਿਤੇ ਆਪਣੇ ਹਿਰਦੇ ਵਿੱਚ ਗੰਗਾ ਨੂੰ ਚੇਤੇ ਕਰਨ ਲੱਗ ਪੈਂਦੇ। ਹੇ ਭੀਸ਼ਮ ਮਾਤਾ, ਇਹ ਜਿਹੜਾ ਭੀਸ਼ਮ ਉਹਦੀ ਮਾਂ, ਉੱਤਮ ਉੱਤਮ ਤੀਰਥ ਸਭਨ ਮਹਿ, ਹਾਂ ਸਾਰਿਆਂ ਤੀਰਥਾਂ ਵਿੱਚ ਤੂੰ ਉੱਤਮ ਹੈ, ਸ੍ਰੇਸ਼ਟ ਮਹਾਨ ਹੈ। ਵਾਂਛਤ ਕੀ ਦਾਤਾ, ਜਿਹੜਾ ਕੋਈ ਯਾਤਰਾ ਕਰਨ ਆਉਂਦਾ ਇਸ਼ਾਰਾ ਕਿ ਉਹਦੀ ਤੂੰ ਦੇਣ ਵਾਲੀ ਦਾਤਾ ਹੈ। ਬ੍ਰਹਮ ਲੋਕ ਤੇ ਯਤਨ ਕਰ, ਹਾਂ ਇਸੇ ਤਰ੍ਹਾਂ ਜਿਹੜਾ ਬ੍ਰਹਮਾ ਦਾ ਲੋਕ ਉਹ ਤੂੰ ਯਤਨ ਕਰਕੇ ਉਪਰਾਲਾ ਹੀਲਾ ਕਰਕੇ। ਭਾਗੀ ਰਥ ਆਨੀ, ਜਿਹੜਾ ਫਕੀਰ ਸੀ ਉਹਨੇ ਆਪਣੇ ਸੱਗੜ ਦੇ 60,000 ਪੁੱਤਰਾਂ ਦੀ ਕਲਿਆਣ ਕਰਨ ਵਾਸਤੇ ਲਿਆਂਦੀ। 60,000 ਉਧਾਰ ਕਰ, ਸੱਗੜ ਰਾਜੇ ਦਾ 60,000 ਪੁੱਤਰ ਮਰ ਗਿਆ ਸੀ, ਭੀਮ ਸਿੰਘ ਨੇ ਚੁੱਕ ਕੇ ਸਿੱਟਤਾ ਸੀ ਅੱਗ ਵਿੱਚ। ਇਹ ਕਥਾ ਮਹਾਨੀ, ਇਹ ਬੜੀ ਤਕੜੀ ਮਹਾਨ ਕਥਾ ਹੈ, ਭਾਗਵਤ ਵਿੱਚ ਆਉਂਦੀ ਹੈ। ਸੁਰਮਾਨੀ ਹਾਨੀ ਅਗਨ, ਇਸ ਕਰਕੇ ਕਹਿੰਦੇ ਦੇਵਤਿਆਂ ਨੇ ਤੈਨੂੰ ਮੰਨਿਆ ਤੇ ਪਾਪਾਂ ਦੀ ਤੂੰ ਨਾਸ ਕਰਤਾ ਹੈ। ਜਾਨੀ ਤ੍ਰਿਹੁ ਲੋਕਾ, ਲੋਕਾਂ ਵਿੱਚ ਤੂੰ ਜਾਣੀ ਗਈ ਹੈ। ਸੁਖਦਾਨੀ ਰਾਣੀ ਜਗਤ, ਸੁਖਾਂ ਨੂੰ ਦੇਣ ਵਾਲੀ ਹੈ, ਸੰਸਾਰ ਦੀ ਮਹਾਰਾਣੀ ਹੈ। ਤੁਮ ਬੇਗ ਅਕੋਗ ਰੋਕਾ, ਤੇਰਾ ਜਿਹੜਾ ਪ੍ਰਵਾਹ ਹੈ ਰੋਕਣ ਤੋਂ ਰਹਿਤ ਅਰੋਕ ਹੈ। ਕਰੋ ਸਫਲ ਮਮ ਕਾਮਨਾ, ਇਸ ਕਰਕੇ ਹੇ ਕਾਂ ਗੰਗਾ ਮੇਰੀ ਜਿਹੜੀ ਮਨ ਦੀ ਕਾਮਨਾ ਪੂਰੀ ਸਫਲ ਕਰ ਦੇ। ਗੁਰਦੇਹ ਮਿਲਾਈ, ਉਹ ਕੀ ਹੈ ਮੈਨੂੰ ਜਿਹੜਾ ਪੂਰਾ ਗੁਰੂ ਹੈ ਉਹ ਮਿਲਾ ਦੇਵੋ। ਇਸ ਪ੍ਰਕਾਰ ਬੇਨਤੀ ਭਨ ਹੈ, ਇਸ ਤਰ੍ਹਾਂ ਕਹਿੰਦੇ ਬੇਨਤੀਆਂ ਕਰ ਰਹੇ। ਬਹੁ ਵਿਧ ਵਡਿਆਈ, ਉਸ ਤਰ੍ਹਾਂ ਕਰਕੇ ਵਡਿਆਈ ਵੀ ਕਰ ਰਿਹਾ ਨਾਲ। ਨਿਸ਼ਾ ਭਈ ਦਿਨ ਅਗਲੋ, ਨਿਸ਼ਾ ਬੀਤੀ ਦਿਨ ਆਗਲੋ, ਰਾਤ ਬੀਤ ਗਈ ਅਗਲਾ ਦਿਨ ਚੜਿਆ ਆ, ਦੁੱਖ ਸਾਥ ਬਿਤਾਵਾ, ਦੁੱਖ ਦੇ ਨਾਲ ਹੀ ਲੰਘਾਇਆ ਬਿਤਾਇਆ ਹੈ, ਖਾਣ ਪਾਨ ਕੁਛ ਨਹਿ ਰੁਚੀ, ਖਾਣ ਪਾਨ ਨੂੰ ਕੋਈ ਰੁਚੀ ਨੀ ਕਰਦੀ, ਜੀ ਨੀ ਕਰਦਾ ਹੈ, ਤੈ ਰਾਗ ਉਪਾਵਾ, ਹਿਰਦੇ ਅੰਦਰ ਧਰਤੀ ਪਰ ਬੈਰਾਗ ਹੀ ਪੈਦਾ ਕੀਤਾ ਹੈ, ਬਹੁਰ ਭਾਈ ਜਬ ਜਾਮਨੀ, ਫੇਰ ਜਦੋਂ ਕਹਿੰਦੇ ਦੂਸਰੀ ਰਾਤ ਹੋਏ ਆਈ, ਸੋਚਤ ਚਿੱਤ ਲਾਗਾ, ਫੇਰ ਵੀ ਚਿੱਤ ਜਿਹੜਾ ਸੋਚਾਂ ਕਰਨ ਵਿੱਚ ਹੀ ਲੱਗਿਆ ਹੋਇਆ ਹੈ, ਲਿਵ ਲਾਗਾ ਹੈ ਨਹਿ ਨੀਂਦ ਹੋਏ, ਨਾ ਤਾਂ ਮੰਦੀ ਬਿਰਤੀ ਲੱਗਦੀ ਹੈ ਨਾ ਨੀਂਦੀ ਹੁੰਦੀ ਹੈ, ਜਿਨ ਮਨ ਅਨੁਰਾਗਾ, ਜਿਨ੍ਹਾਂ ਦਾ ਮਨ ਇਹ ਬੜਾ ਪ੍ਰੇਮੀ ਹੋਇਆ ਹੋਇਆ ਪੂਰੇ ਗੁਰੂ ਧਾਰਨ ਕਰੀਏ, ਸ੍ਰੀ ਪਰਮੇਸ਼ਰ ਸੁਰਸੁਰੀ, ਨਾ ਇਸ ਤਰ੍ਹਾਂ ਸਵਾਏ ਮਨ ਪਰਮੇਸ਼ਰ ਨੂੰ ਕਿਤੇ ਗੰਗਾ ਨੂੰ, ਪਰ ਸੰਸਤ ਦੋਹਾਂ ਨੀ ਵਡਿਆਈ ਮਹਿਮਾ ਕਰ ਰਹੀ ਹੈ, ਬਿਨੈ ਭਨਤ ਮਮ ਦੀਨ ਬਨ, ਹਾਂ ਮਨ ਦੇ ਵਿੱਚ ਆਈ ਨਮਾਣੇ ਬਣ ਕੇ ਦੀਨ ਨੂੰ ਬੇਨਤੀਆਂ ਕਥਨ ਕਰਦੇ, ਗੁਣ ਗਣ ਗਣ ਸੋ ਗਿਣ ਸੋ, ਸੋ ਜਿਹੜੇ ਗੁਣ ਹੈ ਉਹਨਾਂ ਨੂੰ ਵਿਚਾਰ ਕੇ ਗਿਣ ਗਿਣ ਕੇ, ਨਾਉ ਥਾਉ ਬਿਨ ਰੂਪ ਕੇ, ਹਾਂ ਨਾ ਤਾਂ ਨਾ ਜਾਣਦੇ ਹੈ ਨਾ ਥਾਂ ਟਿਕਾਣਾ ਜਾਣਦੇ, ਨਾ ਕੋਈ ਸਰੂਪ ਦਾ ਪਤਾ, ਬਿਨਾਂ ਸਰੂਪ ਤੋਂ ਬਿਨਾਂ ਥਾਂ ਤੋਂ ਬਿਨਾਂ ਨਾ ਜਾਣੇ ਤੋਂ, ਸਤਿਗੁਰ ਕੋ ਧਿਆਵੈ, ਫਿਰ ਵੀ ਕਹਿੰਦੇ ਪੂਰੇ ਸਤਿਗੁਰੂ ਨੂੰ ਧਿਆਈ ਜਾਂਦੇ ਆਪ ਜੀ, ਪੂਰਹ ਮੇਰੀ ਆਸ ਕੋ, ਪੂਰੇ ਸਤਿਗੁਰੂ ਮੇਰੀ ਆਸਾ ਪੂਰੀ ਕਰਦੇ ਹੋ, ਐਸੇ ਉਰ ਭਾਵੈ, ਮੇਰੇ ਹਿਰਦੇ ਵਿੱਚ ਇਸ ਤਰ੍ਹਾਂ ਹੁਣ ਚੰਗਾ ਲੱਗਦਾ ਪਾਉਂਦਾ ਹੈ, ਸਰਬ ਥਾਨ ਸਭ ਕਾਲ ਮਹਿ, ਕਿਉਂਕਿ ਹੇ ਪੂਰੇ ਸਤਿਗੁਰੂ ਤੁਸੀਂ ਤਾਂ ਪਰਮੇਸ਼ਰ ਰੂਪ ਹੋ ਸਾਰੇ ਥਾਵਾਂ ਵਿੱਚ ਸਾਰੇ ਸਮਿਆਂ ਵਿੱਚ, ਸਤਿਗੁਰ ਹੈ ਵਿਆਪੇ, ਸਤਿਗੁਰੂ ਜੀ ਤੁਸੀਂ ਵਿਆਪ ਰਹੇ ਹੋ, ਬੇਨਤੀ ਸੁਣ ਕੇ ਸੁਣ ਮੈਂ, ਇਸ ਕਰਕੇ ਮਹਾਰਾ ਮੇਰੀ ਬੇਨਤੀ ਨੂੰ ਸੁਣ ਕੇ ਆਪਣੇ ਕੰਨਾਂ ਵਿੱਚ, ਦੇਹੁ ਦਰਸ਼ਨ ਆਪੇ, ਆਪ ਹੀ ਪੂਰੇ ਸਤਿਗੁਰੂ ਮੈਨੂੰ ਆ ਕੇ ਦਰਸ਼ਨ ਬਖਸ਼ ਦੇ, ਕਰਨੀ ਜਾਣਦਾ ਗੁਰਪੂਰਨ ਕੇ ਹੋ, ਇੱਥੇ ਦੁਨੀਆਂ ਦੇ ਵਿੱਚ ਕਿਹੜਾ ਪੂਰਾ ਗੁਰੂ ਹੈ, ਆਪਣੋ ਬਿਰਦ ਪਛਾਣ ਕੇ, ਮਹਾਰਾ ਆਪਣਾ ਜਿਹੜਾ ਧਰਮ ਬਿਰਦ ਹੈ ਪਛਾਣ ਕੇ, ਨਿਜ ਦਰਸ਼ਨ ਦੇਹੂ, ਇਹ ਪੂਰੇ ਸਤਿਗੁਰੂ ਮੈਨੂੰ ਆਪਣੇ ਦਰਸ਼ਨ ਦੇ ਦੇਵੋ, ਇਮ ਇੱਕ ਲਾਗੀ ਇਮ ਇੱਕ ਲਿਵ ਲਾਗੀ ਹਿਰਦੈ, ਇਸ ਤਰ੍ਹਾਂ ਕਹਿੰਦੇ ਇੱਕੋ ਇੱਕ ਜਿਹੜੀ ਬਿਰਤੀ ਹੈ ਲੱਗੀ ਹੋਈ ਹੈ ਹਿਰਦੇ ਵਿੱਚ, ਤਜ ਕਾਰਜ ਅੰਨ, ਉਹ ਅੰਨ ਕੀ ਹੋਰ ਜਿਹੜੇ ਕੰਮ ਹੈ ਸਭ ਛੱਡ ਦਿੱਤੇ ਆਪ ਜੀ ਨੇ, ਖਾਣ ਪਾਨ ਨਿੰਦਰਾ ਨਹੀਂ, ਨਾ ਖਾਣਾ ਪੀਣਾ ਚੰਗਾ ਲੱਗਦਾ ਨਾ ਨੀਂਦ ਆਉਂਦੀ ਹੈ, ਦ੍ਰਿਗ ਨੀਰ ਚਲਾਨਾ, ਸਗੋਂ ਵਿਰਾਗ ਵਿੱਚ ਨੇਤਰਾਂ ਵਿੱਚੋਂ ਜਲ ਚੱਕਦਾ ਰਹਿੰਦਾ ਹੈ, ਦੀਰਘ ਸਵਾਸ ਕਈ ਵਾਰੀ ਲੰਮੇ ਲੰਮੇ ਹੌਕੇ ਜੇ ਲੈਣ ਲੱਗ ਪੈਂਦੇ ਹਨ, ਇੱਕ ਤਾਂ ਹੁਣ ਜਿਹੜੀ ਦੇਹ ਆ ਉਹ ਬਿਰਧ ਅਵਸਥਾ ਵਾਲੀ ਹੋ ਗਈ, ਗੰਗਾ ਆਵਤ ਜਾਤ ਮਗ, ਦੂਸਰਾ ਛੇ ਮਹੀਨਿਆਂ ਤੋਂ ਬਾਅਦ ਗੰਗਾ ਤੇ ਆਉਣਾ ਫਿਰ ਵਾਪਸ ਪਰਤਣਾ ਇਹ ਰਸਤੇ ਵਿੱਚ ਚੰਦੇ ਆ, ਬਲ ਬਿਨਾ ਅਛੇਹੀ, ਹਾਂ ਕਹਿੰਦੇ ਜਿਹੜੀ ਦੇਹ ਆ ਬਿਨਾਂ ਵਿਸ਼ੇਸ਼ ਕਰਕੇ ਬਲ ਤੋਂ ਰਹਿਤ ਹੋ ਗਈ ਹੈ, ਪ੍ਰੇਮ ਅਧਿਕ ਚਿੰਤਾ ਬਹੁਤ, ਹਾਂ ਬਹੁਤਾ ਪ੍ਰੇਮ ਹੈ ਚਿਤ ਵਿੱਚ ਚਿੰਤਾ ਵੀ ਬਹੁਤ ਹੈ, ਔਰ ਮਹਿਦ ਬਿਸੂਰਾ, ਆਪਣੇ ਹਿਰਦੇ ਵਿੱਚ ਬਹੁਤ ਝੋਰਾ ਕਰਦੇ ਹਾਂ, ਕਹਿ ਮਰਿਓ ਕਹਿ ਮਿਲਹਿ ਅਬ, ਕਈ ਵਾਰੀ ਤਾਂ ਇੱਥੋਂ ਤੱਕ ਵੀ ਕਹਿੰਦੇ ਜਾਂ ਤਾਂ ਅਸੀਂ ਖਤਮ ਹੀ ਹੋ ਜਾਵਾਂਗੇ ਜਾਂ ਮਿਲ ਜਾਏਗਾ, ਹੁਣ ਸ੍ਰੀ ਸਤਿਗੁਰ ਪੂਰਾ, ਪੂਰਾ ਸਤਿਗੁਰੂ ਆ ਸਾਨੂੰ ਮਿਲ ਜਾਏਗਾ, ਇੱਕ ਜੀਵਨ ਸਤਿਗੁਰ ਬਿਨਾ, ਠੀਕ ਹੈ ਭਾਵੇਂ ਗੰਗਾ ਤੇ ਜਾਂਦੇ ਹੈ ਤੇ ਯਾਤਰਾ ਵੀ ਕਰਦੇ ਹਾਂ, ਪੂਰੇ ਸਤਿਗੁਰੂ ਤੋਂ ਬਗੈਰ ਤਾਂ ਸਾਡਾ ਜੀਵਨ ਫੇਰ ਵੀ ਧਰਧਾਰ ਯੋਗ ਹੀ ਹੈ, ਕੁਛ ਸਾਰਾ ਹੈ ਨਾ ਕਾਜੂ, ਹਾਂ ਗੰਗਾ ਤੇ ਫਿਰੀ ਜਾਈਏ ਕੰਮ ਤਾਂ ਕੋਈ ਪੂਰਾ ਹੋਣਾ ਨੇ, ਕੰਮ ਤਾਂ ਸਫਲੇ ਪੂਰੇ ਗੁਰੂ ਨਾਲ ਮੰਤਰ ਲਿਆ ਹੋਣੇ, ਗੁਰਬਿਨ ਛਿਤਕੋ ਰਾਜ ਕਿਆ, ਸਿਆਣੇ ਕਹਿੰਦੇ ਪੂਰੇ ਗੁਰੂ ਤੋਂ ਬਗੈਰ ਜੇ ਧਰਤੀ ਦਾ ਰਾਜ ਵੀ ਮਿਲ ਗਏ ਤੇ ਕਿਆ ਉਹਦੇ ਵਿੱਚ, ਇੱਕ ਸੁਰਪੁਰ ਰਾਜੂ, ਪੂਰੇ ਗੁਰੂ ਤੋਂ ਬਗੈਰ ਤਾਂ ਸਵਰਗ ਦਾ ਰਾਜ ਵੀ ਮਿਲ ਜੇ ਉਹਨੂੰ ਵੀ ਤਰਕਾਰੀ ਹੈ, ਤਪ ਤੀਰਥ ਵਰਤ ਰੂ ਧਰਮ, ਹਾਂ ਕਹਿੰਦੇ ਤਪੱਸਿਆ ਕਰਨੀ, ਤੀਰਥ ਯਾਤਰਾ ਕਰਨੀ, ਵਰਤ ਰੱਖਣੇ ਤੇ ਆਪਣੇ ਸਵੈ ਧਰਮ ਦੇ ਵਿੱਚ ਕਾਇਮ ਰਹਿਣਾ, ਬਿਨ ਗੁਰ ਨਿਫਲਾਵੇ ਬਿਨਾਂ ਪੂਰੇ ਗੁਰੂ ਤੇ ਸਾਰੇ ਕਹਿੰਦੇ ਨਿਸ਼ਫਲ ਚਲੇ ਜਾਂਦੇ, ਇਹਦਾ ਫਲ ਨਹੀਂ ਮਿਲਦਾ ਹੈ। ਗੁਰ ਬਿਨ ਲੋਕ ਪਰਲੋਕ ਕੇ, ਕਿਉਂਕਿ ਪੂਰੇ ਸਤਿਗੁਰੂ ਤੋਂ ਬਗੈਰ ਜਿਹੜਾ ਲੋਕ ਤੇ ਪਰਲੋਕ ਦੇ ਸੁੱਖ ਹੈ, ਸੁਖ ਸਕਲ ਨਿਸਾਵ ਹੈ, ਸਾਰੇ ਕਹਿੰਦੇ ਨਾਸ ਹੋ ਜਾਂਦੇ ਹਨ, ਕੋਈ ਨਹੀਂ ਮਿਲਦਾ ਸੁਖ। ਸਤਿਗੁਰ ਪੂਰਾ ਜੇ ਮਿਲ ਹੈ, ਪੂਰਾ ਸਤਿਗੁਰੂ ਕਿਤੇ ਮਿਲ ਜਾਵੇ, ਨਿਜ ਉਪਦੇਸ਼ੂ ਆਪਣੇ ਕੋਲੋਂ ਜਿਹੜਾ ਗੁਰਮੰਤਰ ਦਾ ਉਪਦੇਸ਼ ਦੇ ਦੇਵੀ, ਵਾਹਿਗੁਰੂ ਵਾਹਿਗੁਰੂ ਜਪਿਆ ਕਰ ਤੂੰ ਤਕੜਾ ਹੋ ਕੇ, ਸਫਲ ਤਪਾਦਿਕ ਹੋਤ ਹੈ। ਫਿਰ ਵੀ ਜਿਹੜੇ ਤਪਾਦਿਕ ਕੀਤੇ, ਵਰਤ ਰੱਖੇ, ਯਾਤਰਾ ਕੀਤੀ, ਇਹ ਸਾਰੇ ਫਲਦਾਈ ਹੋ ਜਾਂਦੇ, ਮਿਟ ਜਾਤ ਕਲੇਸ਼ੂ। ਹੋਰ ਤਾਂ ਹੋਰ ਕੀ ਹੈ, ਜਨਮਣ ਦੇ ਝਗੜੇ ਝਾਂਜੇ ਮਿਟ ਜਾਂਦੇ, ਕਰਮਹੀਨ ਇਮ ਮੈਂ ਰਹਿਓ। ਆ ਕਹਿੰਦੇ ਦੇਖੋ ਕਰਮਾਂ ਤੋਂ ਹੀਣਾ ਮੈਂ ਵੀ ਪੂਰੇ ਗੁਰੂ ਤੋਂ ਬਿਨਾਂ ਹੀ ਹੁਣ ਤੱਕ ਰਿਹਾ ਹਾਂ, ਅਬ ਸਤਿਗੁਰ ਪਾਉਂ, ਹੁਣ ਵੀ ਮੈਂ ਪੂਰੇ ਸਤਿਗੁਰੂ ਨੂੰ ਪਾਉਂਗਾ। ਨਾ ਤੁਰ ਤਜ ਕੇ ਅੰਨ ਜਲ, ਨਹੀਂ ਤਾਂ ਵਾ ਜਿਹੜਾ ਅੰਨ ਖਾਣਾ ਤੇ ਜਲ ਛਕਣਾ ਛੱਡ ਕੇ, ਨਿਜ ਤਨ ਬਿਨ ਬਿਨ ਸਾਉਂ, ਵਾ ਇਸ ਤਰ੍ਹਾਂ ਭੁੱਖਾ ਧਿਆਏ ਆਪਣੇ ਸਰੀਰ ਨੂੰ ਖਤਮ ਕਰ ਲਿਆਂਗਾ, ਸਰੀਰ ਨੂੰ ਖਤਮ ਕਰ ਲਵਾਂਗਾ, ਮਰ ਜਾਵਾਂ ਜਾਂ ਪੂਰਾ ਸਤਿਗੁਰੂ ਮਿਲਗਾ, ਅੰਨ ਜਲ ਛੱਡ ਕੇ ਬਸ ਹੁਣ ਬੈਠ ਜਾਣਾ ਹੈ। ਇੰਨਾ ਚਿਰ ਪੂਰਾ ਸਤਿਗੁਰੂ ਮਿਲਦਾ ਨਹੀਂ, ਉਹਨਾਂ ਚਿਰ ਨਾ ਅੰਨ ਖਾਣਾ ਨਾ ਜਲ ਪੀਣਾ ਹੈ। ਇਸ ਤਰ੍ਹਾਂ ਆਪ ਜੀ ਨੇ ਪੂਰੇ ਗੁਰੂ ਦੀ ਉਹ ਤੀਬਰ ਇੱਛਾ ਜਣਾਉਂਦਿਆਂ ਹੋਇਆ ਪਰਨ ਧਾਰਨ ਕਰ ਲਿਆ ਹੈ। ਜਾਣੀ ਇਹ ਸਾਨੂੰ ਗੁਰੂ ਮਹਾਰਾਜ ਨੇ ਢੰਗ ਤਰੀਕਾ ਦੱਸਿਆ ਵੀ ਜੇ ਪੂਰੇ ਗੁਰੂ ਦੀ ਧੂਣ ਕਰਨੀ ਹੈ ਫਿਰ ਅੰਨ ਜਲ ਛੱਡ ਕੇ ਅਤੇ ਬਸ ਮਰਨਾ ਮੰਡ ਕੇ ਬਹਿ ਜਾਓ, ਪੂਰਾ ਸਤਿਗੁਰੂ ਫਿਰ ਆਪੇ ਹੀ ਮਿਲੇਗਾ। ਕਿਉਂਕਿ ਬਾਕੀ ਅਧੂਰੇ ਤਾਂ ਥਾਂ ਥਾਂ ਬੈਠੇ ਡੇਰੇ ਲਾਈ, ਉਹ ਤਾਂ ਕਹਿੰਦੇ ਆਓ ਦਿਖਾਈਏ ਨਿਰੰਕਾਰ, ਆਓ ਦਿਖਾਈਏ ਅੱਠਵਾਂ ਧਾਮ। ਹੈ ਕੱਢਣ ਪਾਉਣ ਉਹਨਾਂ ਕੋਲ ਕੁਛ ਵੀ ਹੈ ਨਹੀਂ ਹੈ, ਆਪ ਅਧੂਰੇ ਹਨ ਅਤੇ ਇਸੇ ਤਰ੍ਹਾਂ ਲੋਕਾਂ ਨੂੰ ਭਰਮਾਰੇ ਭਟਕ ਰਹੇ, ਆਪ ਭਰਮ ਭਟਕ ਰਹੇ ਨੇ, ਸਿਰਫ ਮਾਇਆ ਵਾਸਤੇ, ਸਿੱਖੀ ਸੇਵਕੀ ਵਾਸਤੇ, ਕਲਿਆਣ ਕਰਨ ਵਾਸਤੇ ਕੋਈ ਵੀ ਸਮਰੱਥਾ ਹੈ ਨਹੀਂ ਹੈ, ਕਿਉਂਕਿ ਕਾਚੇ ਗੁਰ ਤੇ ਮੁਕਤ ਨਾ ਹੋਊਗਾ। ਇਸ ਕਰਕੇ ਇਹ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਦੁਆਰਾ ਜਣਾਇਆ ਹੈ ਵੀ ਪੂਰੇ ਸਤਿਗੁਰੂ ਦੁਆਰਾ ਹੀ ਕਲਿਆਣ ਹੁੰਦੀ ਹੈ ਅਤੇ ਅਧੂਰੇ ਦੇ ਲੜ ਨਹੀਂ ਲੱਗਣਾ ਚਾਹੀਦਾ ਹੈ। ਪੂਰੇ ਗੁਰੂ ਦੀ ਟੂੰਡ ਵਿੱਚ ਹੀ ਆਪ ਜੀ ਆ ਜਿਹੜੀ ਤੀਰਥ ਯਾਤਰਾ ਗੰਗਾ ਦੀ ਕਰਦੇ ਰਹੇ ਵੀ ਉੱਥੋਂ ਸ਼ਾਇਦ ਕੋਈ ਪੂਰਾ ਪਤਾ ਚੱਲ ਜਾਏ ਵੀ ਕਲਯੁਗ ਦੇ ਸਮੇਂ ਵਿੱਚ ਕਿਹੜਾ ਜਿੱਥੋਂ ਮਹਾਨ ਹੈ। ਜਿਵੇਂ ਆਪ ਜੀ ਨੂੰ ਕਰਦੇ ਵਿੱਚੋਂ ਇਹ ਫਿਰ ਜਿਹੜੀ ਖਬਰ ਹੈ ਵਾਕਫੀਅਤ ਮਿਲ ਗਈ ਸੀ ਗੁਰੂ ਅੰਗਦ ਸਾਹਿਬ ਜੀ ਸਪੁੱਤਰੀ ਬੀਬੀ ਅਮਰੋ ਰਾਹੀਂ, ਉਹ ਪ੍ਰਸੰਗ ਕੱਲ੍ਹ ਨੂੰ ਦੀਵਾਨ ਦੇ ਵਿੱਚ ਆ ਜਾਏਗਾ। ਜਿਵੇਂ ਆਪ ਜੀ ਫਿਰ ਗੁਰੂ ਅੰਗਦ ਸਾਹਿਬ ਜੀ ਦੀ ਚਰਨ ਛਰਨ ਵੀ ਚੱਲ ਕੇ ਆਏ ਅਤੇ ਜਲ ਦੀ ਸੇਵਾ ਵੀ ਆਪ ਜੀ ਨੇ ਮੰਗ ਕੇ ਲੈ ਲਈ ਸੀ, ਉਹ ਸੇਵਾ ਜਿਵੇਂ ਆਪ ਕਰਦੇ ਰਹੇ 12 ਸਾਲ ਤੱਕ ਅਤੇ 12 ਸਿਰੋਂ ਪਾ ਆਪ ਜੀ ਨੂੰ ਬਖਸ਼ਿਸ਼ ਵੱਲੋਂ ਪ੍ਰਾਪਤ ਹੋਏ, ਉਹ ਪ੍ਰਸੰਗ ਆਪਾਂ ਸੁਣਾਂਗੇ। ਹੁਣ ਇੱਥੇ ਸਮਾਪਤੀ ਕਰੀਏ, ਅਰਦਾਸ ਵੀ ਚੁੜੀਏ। ਕਰਮਹੀਨ ਇਮ ਮੈਂ ਰਹਿਓ, ਅਬ ਸਤਿਗੁਰ ਪਾਉਂ, ਨਾ ਤੁਰ ਤਜ ਕੈ ਅੰਨ ਜਲ, ਨਿਜ ਬਲ ਬਿਨ ਸਾਉਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।